ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਨਾਨਕ ਕਚੜਿਆ ਸਿਉਂ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲਿਖਾ ਮੰਗੀਏ ਤਿੱਥੇ ਤਿੱਥੇ ਖੜੇ ਦਿਸਨ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ ਕੱਚਿਆਂ ਨਾਲੋਂ ਤੋੜ ਕੇ ਪੱਕਿਆਂ ਨਾਲ ਜੋੜ ਤਰੀਥਾਂ ਕੱਚਿਆਂ ਨਾਲੋਂ ਤੋੜ ਕੇ ਪੱਕਿਆਂ ਨਾਲ ਜੋੜ ਪ੍ਰੀਤਾਂ ਕੱਚਿਆਂ ਨਾਲ ਤੋੜ ਕੇ ਪੱਕਿਆਂ ਨਾਲ ਜੋੜ ਪ੍ਰੀਤਾਂ ਕੱਚਿਆਂ ਨਾਲ ਤੋੜ ਕੇ ਪੱਕਿਆਂ ਨਾਲ ਜੋੜ ਪ੍ਰੀਤਾਂ ਕੱਚਿਆਂ ਨਾਲ ਤੋੜ ਕੇ ਪੱਕਿਆਂ ਨਾਲ ਜੋੜ ਸਤਿਗੁਰ ਨਾਲ ਜੋੜ ਪ੍ਰੀਤਾ ਸਤਿਗੁਰ ਨਾਲ ਜੋੜ ਸਤਿਗੁਰ ਨਾਲ ਜੋੜ ਪ੍ਰੀਤਾ ਸਤਿਗੁਰ ਨਾਲ ਜੋੜ ਪ੍ਰੀਤਾ ਸਾਈ ਨਾਲ ਜੋੜ ਪ੍ਰੀਤਾ ਸਤਿਗੁਰ ਨਾਲ ਜੋੜ ਪਿਆਰੇ ਜੋੜ ਪ੍ਰੀਤਾ ਸੱਚਿਆਂ ਨਾਲ ਤੋੜ ਕੇ ਸਤਿਗੁਰ ਨਾਲ ਜੋੜ ਕਰੀ ਸੱਚਿਆਂ ਨਾਲ ਸੱਚਿਆਂ ਨਾਲ ਤੋੜ ਕੇ ਸਤਿਗੁਰ ਨਾਲ ਬੇਨਤੀ ਹੈ ਸਾਰੇ ਬੋਲੋ, ਅੱਖਾਂ ਬੰਦ ਕਰੋ, ਚੌਂਕੜੇ ਲਾਓ, ਕੋਈ ਰਸਨਾ ਵਾਂਝੀ ਨਾ ਰਵੇ, ਮਿਲ ਕੇ ਬੋਲੋ। ਸਾਰੇ ਕਿਰਪਾ ਕਰੋ ਜੀ, ਜਪੋ ਜਲੋਂ ਪਾਰ ਕਰਨਾ ਤੂੰ ਹੀ ਤਾਣ ਹੈ ਅਸਾਂ ਨਤਾਣਿਆ ਗੁਰੂ ਗੁਰੂ ਰੂ

ਢੋਈ ਨਾ ਲਹਿਨ ਜੋ ਖਸਮ ਵਸਾਰੇ ਵਿੱਚ ਸੰਗਤ ਢੋਈ ਨਾ ਲਹਿਨ ਜੋ ਖਸਮ ਵਸਾਰੇ ਖਸਮ ਵਸਾਰੇ ਗੁਰਸਿੱਖਾਂ ਮੱਥੇ ਉੱਜਲ ਸੱਚੇ ਦਰਬਾਰੇ ਗੁਰਸਿੱਖਾਂ ਮੱਥੇ ਉੱਜਲ ਸੱਚੇ ਦਰਬਾਰ ਸੱਚੇ ਦਰਬਾਰੇ ਸੱਚੇ ਦਰਬਾਰੇ ਅੱਲਾ ਸਿੱਖਾਂ ਮੱਥੇ ਉੱਜਲੇ ਸੱਚੇ ਦਰਬਾਰੇ ਹਾਂ ਦਰਬਾਰੇ ਇੱਕ ਸੰਗਤ ਕੋਈ ਨਾ ਲਹਿਨ ਇੱਕ ਸੰਗਤ ਕੋਈ ਨਾ ਲਹਿਨ ਸੰਗਤ ਕੋਈ ਨਾ ਲਹਿਨ ਵਿੱਚ ਸੰਗਤ ਕੋਈ ਢੋਈ ਨਾ ਲਹਿਨ ਜੋ ਖਸਮ ਵਸਾਰੇ ਵਿੱਚ ਸੰਗਤ ਢੋਈ ਨਾ ਲਹਿਨ ਗੁਰਸਿੱਖਾਂ ਮੱਥੇ ਉੱਜਲੇ ਸੱਚੇ ਦਰਬਾਰੇ ਗੁਰਸਿੱਖਾਂ ਮੱਥੇ ਉੱਜਲੇ ਸੱਚੇ ਦਰਬਾਰੇ ਹਾਂ ਦਰਬਾਰੇ ਸਮਾਧੀਆਂ ਲਾਓ ਹਰ ਗੁਰ ਗੋਬਿੰਦ ਧਿਆਈ ਐ ਸਤ ਅੰਮ੍ਰਿਤ ਵੇਲਾ ਗੁਰ ਗੋਬਿੰਦ ਧਿਆਈ ਐ ਸਤ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਰਾਜ ਮੈਂ ਰਾਜ ਜੋਗ ਮੈਂ ਆਪੇ ਗੁਰ ਚੇਲਾ ਬਾਹੂ ਬਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕੋਈ ਰਹਿ ਗਿਆ ਮੈਂ ਫਿਰ ਫਤਿਹ ਅਰਜ ਕਰਨਾ ਵਾਂਝਾ ਨਾ ਰਵੇ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਜਿੱਥੇ ਸੰਗਤ ਬੈਠੀ ਏ ਇਕਾਗਰਤਾ ਨਾਲ ਬੈਠੋ ਮੈਂ ਤੁਹਾਨੂੰ ਅਰਜ ਕੱਲ੍ਹ ਵੀ ਕੀਤੀ ਸੀ ਕਿ ਸਮਾਗਮ ਵੇਖਣਾ ਹੀ ਨਹੀਂ ਸੁਣਨਾ ਵੀ ਹੈ ਦੋਵੇਂ ਗੱਲਾਂ ਹੋਣੀਆਂ ਚਾਹੀਦੀਆਂ ਨੇ ਦਰਬਾਰ ਸਾਹਿਬ ਸੋਨਾ ਲੱਗਿਆ ਹਰਿਮੰਦਰ ਸਾਹਿਬ ਪੂਰਾ ਸੋਨਾ ਆਲੇ ਦੁਆਲੇ ਲੱਗਿਆ ਹੁਣ ਕਈ ਸੋਨਾ ਹੀ ਵੇਖੀ ਜਾਣ ਤੇ ਬਸ ਫਿਰ ਨਹੀਂ ਨਾ ਠੀਕ ਉੱਥੇ ਹੋ ਕੀ ਰਿਹਾ ਹੈ ਉੱਥੋਂ ਅਸੀਂ ਆਤਮਕ ਆਨੰਦ ਲੈਣਾ ਹੈ ਮਨ ਦੀ ਸ਼ਾਂਤੀ ਲੈਣ ਅਸੀਂ ਸਤਿਗੁਰੂ ਦੇ ਦਰ ਘਰ ਆਉਂਦੇ ਹਾਂ ਇਸ ਕਰਕੇ ਸਤਿਸੰਗ ਜੀ ਪੂਰੀ ਇਕਾਗਰਤਾ ਬਣਾਉਣੀ ਲਾਜ਼ਮੀ ਹੈ ਜਿੱਥੇ ਗੁਰਮੁਖਾਂ ਦਾ ਪ੍ਰਬੰਧ ਕਾਬਲੇ ਤਾਰੀਫ ਹੈ ਬਹੁਤ ਸੋਹਣਾ ਉਦਮ ਔਰ ਖੁਸ਼ੀ ਦੀ ਗੱਲ ਇਹ ਹੈ ਵੀ ਦੂਸਰੇ ਦੀਵਾਨ ਵਿੱਚ ਅੱਜ ਕਿੰਨੀ ਸੰਗਤ ਇੱਥੇ ਹਾਜ਼ਰ ਹੋਈ ਔਰ ਜਿਹੜਾ ਲਾਸਟ ਦੀਵਾਨ ਹੈ ਪੰਜ ਦਾ ਉਹਦੇ ਵਿੱਚ ਤੇ ਸੈਂਕੜੇ ਬੱਸਾਂ ਭਰ ਭਰ ਕੇ ਬਾਹਰੋਂ ਦੂਜੀਆਂ ਸਟੇਟਾਂ 'ਚੋਂ ਵੀ ਆਉਣੀਆਂ ਨੇ ਪੰਜਾਬ 'ਚੋਂ ਆਉਣੀਆਂ ਨੇ ਉਦੋਂ ਤਾਂ ਮੈਨੂੰ ਇਹ ਲੱਗਦਾ ਵੀ ਇਹ ਪੰਡਾਲ ਬਹੁਤ ਛੋਟਾ ਪੈ ਜਾਣਾ ਇਸ ਹਿਸਾਬ ਨਾਲ ਤੇ 4 ਤਰੀਕ ਤੱਕ ਇਹ ਪੂਰਾ ਭਰ ਜਾਏਗਾ ਛੋਟਾ ਹੋ ਜਾਣਾ ਪੰਡਾਲ ਪੂਰਾ ਖੋਲ ਦਿੱਤਾ ਜਾਏਗਾ ਕੱਲ੍ਹ ਤੋਂ ਬਾਅਦ ਸੋ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਆਪ ਜੀ ਸਤਿਗੁਰ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ ਸਤ ਸੰਗਤ ਸਾਡੇ ਤੁਹਾਡੇ ਸਭ ਦੇ ਭਾਗ ਵੱਡੇ ਆ ਆਪਾਂ ਰਲ ਮਿਲ ਕੇ ਹਰ ਜਸ ਕਰਨਾ ਹੈ ਵੇਖੋ ਸਤ ਸੰਗਤ ਜੀ ਮੈਂ ਬੜੀ ਵਾਰ ਇਹ ਅਰਜ ਕੀਤੀ ਏ ਕਿ ਕਹਿਣ ਨਾਲ ਵਾਲੇ ਨਾਲੋਂ ਸੁਣਨ ਵਾਲਾ ਵੱਡਾ ਹੈ ਸਰੋਤਾ ਬਣਨਾ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਜੇ ਕਿਤੇ ਚੰਗੇ ਸਰੋਤੇ ਬਣਿਆ ਜਾਏ ਕੱਲ੍ਹ ਮੈਂ ਅਰਜ਼ ਕੀਤੀ ਸੀ ਕਿ ਸੁਣਨ ਦਾ ਮਹੱਤਵ ਬੜਾ ਵੱਡਾ ਹੈ ਸੁਣਨ ਵਾਲੇ ਸਿੱਧ ਹੋ ਗਏ ਸੁਰ ਨਾਥ ਇਹ ਸਾਰੀਆਂ ਪਦਵੀਆਂ ਹੀ ਉਹਨਾਂ ਕੋਲ ਨੇ ਜਿਹੜੇ ਸੁਣਦੇ ਨੇ ਆਪਾਂ ਰੋਜ਼ ਗੁਰੂ ਸਾਹਿਬ ਜੀ ਦੇ ਬਚਨ ਪੜ੍ਹਨੇ ਆ ਪਰ ਸੁਣਨਾ ਸਰੋਤੇ ਬਣਨਾ ਇਹ ਵੀ ਕੋਈ ਸੌਖੀ ਜਿਹੀ ਬਾਤ ਨਹੀਂ ਮਹਾਂਪੁਰਸ਼ ਦੱਸਦੇ ਸਨ 12-12 ਸਾਲ ਰਹੀਏ ਸੰਤਾਂ ਦੀ ਟੋਲੀ ਫਿਰ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ 12-12 ਸਾਲ ਲੱਗਦੇ ਨੇ ਫਿਰ ਜਾ ਕੇ ਕਿਤੇ ਸੰਗਤ ਵਿੱਚ ਬਹਿਣ ਦਾ ਹੀ ਚੱਜ ਆਉਂਦਾ ਵੀ ਸੰਗਤ ਵਿੱਚ ਬੈਠੀ ਦਾ ਕਿੱਦਾਂ ਸੰਗਤ ਵਿੱਚ ਜਾਈ ਦਾ ਕਿੱਦਾਂ ਸਤਿਗੁਰੂ ਦੇ ਚਰਨਾਂ 'ਚ ਨਮਸਕਾਰ ਕਿਵੇਂ ਕਰੀ ਦੀ ਹੈ ਇਸ ਕਰਕੇ ਗੁਰਮੁਖੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਸਾਨੂੰ ਇਹ ਘੜੀਆਂ ਦਿੱਤੀਆਂ ਨੇ ਜਿੰਨੀ ਵੀ ਸੰਗਤ ਬੈਠੀ ਹੈ ਮੇਰੀ ਅਰਜ਼ ਇਹ ਹੈ ਮੈਂ ਕੱਲ੍ਹ ਵੇਂਦਾ ਰਿਹਾ ਕਈ ਸਾਰੇ ਤੇ ਨਹੀਂ 90% ਤੇ ਉਹੀ ਹੁੰਦੇ ਨੇ ਜਿਹੜੇ ਪੂਰੇ ਦੀਵਾਨ ਵਿੱਚ ਬੈਠਦੇ ਨੇ ਪੂਰੀ ਸਮਾਪਤੀ ਤੱਕ ਪਰ 5-10% ਇਦਾਂ ਦੇ ਹੁੰਦੇ ਨੇ ਜਿਹੜੇ ਕਹਿੰਦੇ ਚਲੋ ਲੰਗਰ ਵੀ ਛਕ ਲੈਂਦੇ ਆ ਰੌਣਕ ਮੇਲਾ ਬੜਾ ਹੈ ਸੋਹਣਾ ਪੰਡਾਲ ਲੱਗਾ ਹੈ ਮੱਥਾ ਟੇਕਿਆ ਗੁਰੂ ਸਾਹਿਬ ਨੂੰ ਫਿਰ ਚਾਲਾ ਪਾ ਦਿੰਦੇ ਨੇ ਉਹ ਇਸ ਗੱਲ ਦਾ ਜ਼ਰੂਰ ਖਿਆਲ ਰੱਖਣ ਵੀ ਕਈਆਂ ਦੀ ਇਕਾਗਰਤਾ ਇਹਦੇ ਨਾਲ ਭੰਗ ਹੁੰਦੀ ਹੈ ਪੂਰੀ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰੀਏ ਤਾਂ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਏਗੀ ਆ ਜਮ੍ਹਾਂ ਹੋ ਰਿਹਾ ਖਜ਼ਾਨਾ ਇੱਕ ਇੱਕ ਮਿੰਟ ਇੱਕ ਇੱਕ ਸੈਕਿੰਡ ਜੋ ਇੱਥੇ ਬਤੀਤ ਹੋ ਰਿਹਾ ਹੈ ਉਹ ਸਤਿਗੁਰੂ ਦੇ ਘਰ ਲਿਖਿਆ ਜਾਏਗਾ ਤੇ ਉਹਦਾ ਫਲ ਗੁਰੂ ਸਾਹਿਬ ਨੇ ਅਵਸ਼ ਸਾਡੀ ਝੋਲੀ ਵਿੱਚ ਪਾਉਣਾ ਤੇ ਜਿੱਥੇ ਆਪਾਂ ਸੁਣਦੇ ਰਹਿਣਾ ਹੈ ਉੱਥੇ ਨਾਲ ਨਾਲ ਇਸ ਗੱਲੋਂ ਵੀ ਤਿਆਰੀ ਕਰਨੀ ਹੈ ਵੀ ਨਾਲ ਨਾਲ ਹੁਣ ਇਸ ਸਮਾਗਮ ਵਿੱਚ ਆਏ ਹਾਂ ਲਾਸਟ ਦੀਵਾਨਾ ਵਿੱਚ ਸਾਰੀ ਦੁਨੀਆ ਨੇ ਇਹ ਪ੍ਰੋਗਰਾਮ ਵੇਖਣਾ ਹੈ MH1 ਚੈਨਲ ਤੇ ਲਾਈਵ ਟੈਲੀਕਾਸਟ ਹੋਣਾ ਹੈ ਘਰਾਂ 'ਚ ਬਹਿ ਕੇ ਵੀ ਸੰਗਤਾਂ ਨੇ ਤੁਹਾਨੂੰ ਵਿਦੇਸ਼ਾਂ ਵਿੱਚ ਵੀ ਵੇਖਣਾ ਹੈ ਬਹਿ ਕੇ ਉਹ ਇਹਨਾਂ ਨੇ ਇਹ ਸਮਾਗਮ ਨੂੰ ਉਡੀਕਦੇ ਨੇ ਕਿ ਅਸੀਂ ਜਾ ਨਹੀਂ ਸਕਦੇ ਅਸੀਂ ਘਰਾਂ 'ਚ ਬਹਿ ਕੇ ਵੇਖੀਏ ਤੇ ਇਹ ਵੀ ਅਰਜ਼ ਹੈ ਨਾਲ ਵੀ ਅੰਮ੍ਰਿਤ ਛਕਣ ਵਾਸਤੇ ਗੁਰੂ ਵਾਲੇ ਬਣਨ ਵਾਸਤੇ ਵੀ ਤਿਆਰੀ ਕਰਨੀ ਹੈ ਜਿੱਥੇ ਗੁਰਮੁਖੋ ਸਾਰੇ ਧਰਮ ਚੰਗੇ ਨੇ ਤੁਮ ਰਾਮ ਕਹੋ ਵੋ ਰਹੀਮ ਕਹੇ ਮਤਲਬ ਤੋ ਉਸ ਅੱਲਾਹ ਸੇ ਹੈ ਤੁਮ ਦੀਨ ਕਹੋ ਵੋ ਧਰਮ ਕਹੇ ਮਤਲਬ ਤੋ ਉਸ ਕੀ ਰਾਹ ਸੇ ਹੈ ਦੀਨ ਧਰਮ ਰਾਹ ਹੀ ਨੇ ਉਹਨੂੰ ਮਿਲਣ ਦੇ ਤੁਮ ਸਲ ਕਹੋ ਵੋ ਜੋਗੀ ਹੈ ਮਤਲਬ ਤੋ ਉਸ ਕੀ ਚਾਹ ਸੇ ਹੈ ਕਿਉਂ ਲੜਦੇ ਹੋ ਨਾਦਾਂ ਬੰਦੇ ਤੇਰੀ ਸਭ ਖਾਮ ਖਿਆਲੀ ਹੈ ਹੈ ਪੇੜ ਕੀ ਜੜ ਤੋਂ ਏਕ ਵਹੀ ਹਰ ਮਜ਼ਹਬ ਡਾਲੀ ਡਾਲੀ ਹੈ ਹਰ ਮਜ਼ਹਬ ਜਿਹੜਾ ਹੈ ਹਰ ਧਰਮ ਹੈ ਜਿਹੜਾ ਉਹ ਡਾਲੀਆਂ ਨੇ ਪਰ ਹਰ ਧਰਮ ਦੇ ਕੁਝ ਨਾ ਕੁਝ ਅਸੂਲ ਨੇ ਜਿਨ੍ਹਾਂ ਅਸੂਲਾਂ ਨੂੰ ਅਸੀਂ ਧਾਰਨ ਕਰਨਾ ਹੈ ਤੇ ਸਿੱਖ ਧਰਮ ਦੇ ਵੀ ਅਸੂਲ ਨੇ ਗੁਰੂ ਸਾਹਿਬ ਜੀ ਨੇ ਪੂਰਾ ਇਹ ਅਸੂਲ ਬਣਾਏ ਆ ਸਾਡੇ ਵਾਸਤੇ ਜਿਵੇਂ ਵੇਖੋ ਗੁਰਮੁਖੋ ਘਰ ਦਾ ਜਿਹੜਾ ਲਾਣੇਦਾਰ ਹੁੰਦਾ ਹੈ ਨਾ ਘਰ ਦਾ ਮੁਖੀ ਹੁੰਦਾ ਜਿਹੜਾ ਉਹ ਘਰ ਵਾਸਤੇ ਅਸੂਲ ਬਣਾਉਂਦਾ ਵੀ ਭਾਈ ਬੱਚਿਓ ਇੰਨਾ ਕੁ ਖਰਚਾ ਕਰਨਾ ਹੈ ਘਰ ਵਾਲੀ ਨੂੰ ਕਹਿੰਦਾ ਵੀ ਇੰਨਾ ਕੁ ਆਪਣਾ ਬਜਟ ਹੈ ਆਪਣਾ ਪਰਿਵਾਰ ਇੱਦਾਂ ਹੈ ਆਪਾਂ ਇਹਦੇ ਨਾਲ ਵਰਤਣਾ ਹੈ ਇਹਦੇ ਨਾਲ ਆਪਾਂ ਨਹੀਂ ਵਰਤਣਾ ਇਹ ਕਿੱਦਾਂ ਦੇ ਨੇ ਸਾਰਾ ਪਿਓ ਇਹ ਸਾਰਾ ਡਿਸਿਪਲਨ ਘਰ ਦਾ ਬਣਾਉਂਦਾ ਮੁਖੀ ਹੁੰਦਾ ਜਿਹੜਾ ਲਾਣੇਦਾਰ ਹੁੰਦਾ ਤੇ ਜੇ ਚੰਗਾ ਲਾਣੇਦਾਰ ਹੋਏਗਾ ਉਹ ਘਰ ਚੰਗਾ ਵਸਿਆ ਰਹਿੰਦਾ ਸੁਖੀ ਰਹਿੰਦਾ ਸਿਆਣਾ ਜੇ ਆਗੂ ਅੱਗੇ ਲੱਗਿਆ ਹੋਵੇ ਉਹ ਘਰ ਸੋਹਣਾ ਚੱਲਦਾ ਤੇ ਸਾਡੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਲਈ ਕੁਝ ਸੁਨਹਿਰੀ ਅਸੂਲ ਬਣਾਏ ਨੇ ਸਾਡੇ ਬਣਾਏ ਅਸੂਲ ਤੇ ਫੋਕੇ ਝੂਠੇ ਵੀ ਹੋ ਸਕਦੇ ਨੇ ਅਸੀਂ ਤੇ ਦੁਨਿਆਵੀ ਲੋਕ ਆ ਗਲਤ ਫੈਸਲੇ ਵੀ ਲੈ ਸਕਦੇ ਹਾਂ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਲਏ ਫੈਸਲੇ ਜੁਗੋ ਜੁਗ ਅਟਲ ਨੇ ਇਸ ਗੱਲ ਨੂੰ ਤੇ ਦੂਜੇ ਧਰਮਾਂ ਵਾਲਿਆਂ ਨੇ ਵੀ ਮੰਨਿਆ ਹੈ ਵੀ ਹੇ ਗੁਰੂ ਗੋਬਿੰਦ ਸਿੰਘ ਜੋ ਤੁਸੀਂ ਆਪਣੀ ਉਮਤ ਨੂੰ ਦਿੱਤਾ ਇਹ ਕੋਈ ਨਾ ਦੇ ਸਕਿਆ ਮਹਾਤਮਾ ਵੇਖੋ ਹਿੰਦੂ ਵੀਰ ਭਰਾ ਵੀ ਇੱਥੇ ਬੜੇ ਬੈਠੇ ਆ ਇਹਨਾਂ ਸਾਰਿਆਂ ਨੂੰ ਪੁੱਛ ਲਓ ਕ੍ਰਿਸ਼ਨ ਜੀ ਦੇ ਸਿਰ ਤੇ ਕੇਸ ਸਨ ਕ੍ਰਿਸ਼ਨ ਜੀ ਕੇਸਾਧਾਰੀ ਸਨ ਰਾਮ ਜੀ ਕੇਸਾਧਾਰੀ ਸਨ ਔਰ ਬੜੇ ਰਿਸ਼ੀ ਮੁਨੀ ਹਿੰਦੂ ਮਹਾਤਮਾ ਤੁਸੀਂ ਹੁਣ ਵੀ ਟੀਵੀਆਂ 'ਚ ਉਹਨਾਂ ਦੀ ਕਥਾ ਵਹਿੰਦੇ ਹੋ ਸਿਰ ਤੇ ਕੇਸ ਵੀ ਰੱਖਣਗੇ ਦਾੜੀਆਂ ਵੀ ਰੱਖਣਗੇ ਜਿਨ੍ਹਾਂ ਨੂੰ ਪਤਾ ਹੈ ਔਰ ਉਹ ਚੱਲਦੇ ਨੇ ਮਹਾਤਮਾ ਬੁੱਧ ਦੇ ਸਿਰ ਤੇ ਜੂੜਾ ਹੈ ਪਰ ਮਹਾਤਮਾ ਬੁੱਧ ਦੇ ਸੇਵਕਾਂ ਦੇ ਸਿਰ ਤੇ ਜੂੜੇ ਨਹੀਂ ਇਹ ਸੱਚਾਈ ਹੈ ਕਿ ਆਪਣਾ ਸਰੂਪ ਜੇ ਦਿੱਤਾ ਹੈ ਆਪਣੇ ਬੱਚਿਆਂ ਨੂੰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤਾ ਆਖੋ ਸਤਨਾਮ ਔਰ ਡਾਇਰੈਕਟ ਇਹ ਗੱਲ ਕਹਿ ਕੇ ਗਏ ਆ ਵੀ ਜੇ ਤੂੰ ਮੇਰੀ ਗੱਲ ਨਹੀਂ ਮੰਨਣੀ ਜੇ ਮੇਰੇ ਵਾਲਾ ਰੂਪ ਤੂੰ ਨਹੀਂ ਬਣਾ ਸਕਦਾ ਬਾਹਰੋਂ ਵੀ ਬਣ ਇਦਾਂ ਦਾ ਤੇ ਅੰਦਰੋਂ ਵੀ ਬਣ ਬਾਹਰੀ ਤੇਰਾ ਲਿਬਾਸ ਤੇਰਾ ਭੇਖ ਜਿਹੜਾ ਬਾਹਰੀ ਹੈ ਨਾ ਉਹ ਸਿਰ ਤੇ ਦਸਤਾਰ ਹੋਣੀ ਚਾਹੀਦੀ ਆ ਦਸਤਾਰ ਹੋਣੀ ਚਾਹੀਦੀ ਆ ਮਹਾਰਾਜ ਨੇ ਆਖਿਆ ਮੈਂ 5 ਕਕਾਰ ਪਾਏ ਨੇ ਤੂੰ ਵੀ ਪਾ ਮੈਂ ਦਾੜਾ ਰੱਖਿਆ ਤੂੰ ਵੀ ਰੱਖ ਮੈਂ ਆਪ ਅੰਮ੍ਰਿਤ ਛਕਿਆ ਤੂੰ ਵੀ ਛਕ ਮੈਂ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਵਾ ਤੂੰ ਵੀ ਉੱਠ ਮੈਂ ਨਿਤਨੇਮ ਕਰਨਾ ਅੱਗੇ ਲੱਗ ਕੇ ਕਰਦੇ ਸੀ ਆਪ ਤੂੰ ਵੀ ਕਰ ਇਹ ਵਿਲੱਖਣ ਤਾਂ ਹੀ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਦਣ 5 ਪਿਆਰੇ ਸਜਾਏ ਸਨ ਉਦਨ ਪਤਾ ਹੀ ਨਹੀਂ ਸੀ ਲੱਗਦਾ ਵੀ ਇਹਨਾਂ ਪੰਜਾਂ ਚੋਂ ਸਤਿਗੁਰੂ ਕੌਣ ਨੇ, ਬਿਲਕੁਲ ਹੀ ਇੱਕੋ ਜਿਹੇ ਬਣਾ ਕੇ ਆਪਣੇ ਵਰਗੇ ਬਣਾ ਕੇ ਲਿਆਏ। ਰੂਪ ਮਹਾਰਾਜ ਨੇ ਆਪਣਾ ਦਿੱਤਾ, ਆਪ ਦਾੜਾ ਰੱਖਿਆ, ਕੇਸ ਰੱਖੇ ਔਰ ਹੁਕਮ ਕੀਤਾ ਖਾਸ ਕਰਕੇ ਵੀ ਖਾਲਸਾ ਜੀ ਤੁਸੀਂ ਦਾੜੀਆਂ ਰੱਖਣੀਆਂ ਨੇ, ਸਿਰਾਂ ਤੇ ਕੇਸ ਰੱਖਣੇ ਨੇ। ਹੁਣ ਮਹਾਤਮਾ ਬੁੱਧ ਦੀਆਂ ਜਿੰਨੀਆਂ ਮੂਰਤੀਆਂ ਨੇ ਵੱਡਾ ਸਾਰਾ ਸਿਰ ਤੇ ਜੂੜਾ ਬਣਾਉਂਦੇ ਨੇ, ਪਰ ਜਿੰਨੇ ਉਹਨਾਂ ਦੇ ਸੇਵਕ ਹੋਣਗੇ ਉਹ ਬਿਲਕੁਲ ਕੇਸ ਨਹੀਂ ਸਿਰ ਦੇ ਉੱਤੇ ਰੱਖਦੇ। ਉਹ ਸਰੂਪ ਆਪਣਾ ਆਪਣੇ ਸੇਵਕਾਂ ਨੂੰ ਦੇ ਕੇ ਨਹੀਂ ਗਏ, ਉਹ ਕਹਿੰਦੇ ਸੀ ਖੁਸ਼ ਹਾਂ। ਪਰ ਸਾਡੇ ਗੁਰੂ ਸਾਹਿਬ ਜੀ ਨੇ, ਮਹਾਰਾਜ ਨੇ ਆਖਿਆ ਮੈਂ ਤੈਨੂੰ ਬਾਹਰੋਂ ਵੀ ਆਪਣੇ ਵਰਗਾ ਬਣਾਉਣਾ ਚਾਹੁੰਦਾ, ਮੈਂ ਅੰਦਰੋਂ ਵੀ ਆਪਣੇ ਵਰਗਾ ਬਣਾਉਣਾ ਚਾਹੁੰਦਾ, ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਤੇ ਮੈਂ ਅਰਜ਼ੇ ਕਰਨਾ ਜਿੱਥੇ ਇਸ ਸਮਾਗਮ ਵਿੱਚ ਆਪਾਂ ਮੱਥਾ ਟੇਕਣ ਆਉਣਾ ਹੈ, ਆਪਾਂ ਲੰਗਰ ਪ੍ਰਸ਼ਾਦਾ ਛਕਣਾ ਹੈ, ਆਪਾਂ ਗੁਰੂ ਘਰ ਦੀ ਸੇਵਾ ਕਰਨੀ ਹੈ, ਉੱਥੇ ਨਾਲ ਨਾਲ ਇਸ ਗੱਲ ਦੀ ਤਿਆਰੀ ਜ਼ਰੂਰ ਕਰੋ ਵੀ 5 ਤਰੀਕ ਨੂੰ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਣਾ ਹੈ, ਆਪਾਂ ਇੱਧਰ ਵੀ ਅੱਗੇ ਲੱਗਣਾ ਹੈ। ਆਖੋ ਸਤਨਾਮ। ਤੁਹਾਨੂੰ ਤੁਹਾਨੂੰ ਅੰਮ੍ਰਿਤ ਛਕਣ ਵਾਲਿਓ ਵੀਰੋ ਭਰਾਵੋ, ਇੱਥੋਂ ਦੀ ਸੰਗਤ ਨੇ ਨਹੀਂ ਵੇਖਣਾ, ਲੱਖਾਂ ਦੁਨੀਆਂ ਨੇ ਤੁਹਾਨੂੰ ਉਸ ਦਿਨ ਵੇਖਣਾ ਹੈ, ਲੱਖਾਂ ਸੰਗਤਾਂ ਨੇ ਆਪਣੇ ਘਰਾਂ 'ਚ ਬਹਿ ਕੇ ਵੇਖਣਾ ਹੈ ਵੀ ਸੁਣਨ ਵਾਲੇ ਬੜੇ ਆਏ ਪਰ ਮੰਨਣ ਵਾਲੇ ਆ ਨੇ, ਜਿਨ੍ਹਾਂ ਨੇ ਸਤਿਗੁਰੂ ਦੇ ਅੱਗੇ ਆਪਣਾ ਸੀਸ ਝੁਕਾਇਆ। ਅੰਮ੍ਰਿਤ ਛਕਣ ਤੱਕ ਪਹੁੰਚਣਾ ਹੈ, ਜਿਹੜੇ ਅੰਮ੍ਰਿਤ ਛਕਣ ਤੱਕ ਨਹੀਂ ਪਹੁੰਚ ਸਕਦੇ ਕੇਸ ਰੱਖਣ ਤੱਕ ਪਹੁੰਚੋ। ਜਿਹੜੇ ਇੱਥੋਂ ਤੱਕ ਵੀ ਨਹੀਂ ਆ ਸਕਦੇ ਉਹ ਕਹਿਣ ਮੈਂ ਸ਼ਰਾਬ ਛੱਡਣੀ ਹੈ, ਮੈਂ ਨਸ਼ਾ ਛੱਡਣਾ ਹੈ, ਮੈਂ ਨਸ਼ਿਆਂ ਦਾ ਸੇਵਨ ਛੱਡਾਂਗਾ, ਕੋਈ ਨਾ ਕੋਈ ਗੱਲ ਤੇ ਜ਼ਰੂਰ ਪੱਲੇ ਬੰਨੀਏ। ਤਾਂ ਹੀ ਸਾਡਾ ਸਾਧ ਸੰਗਤ ਵਿੱਚ ਆਇਆ ਦਾ ਫਾਇਦਾ ਗੁਰਮਖੋ, ਸਤ ਸੰਗਤ ਚੰਗੇ ਗੁਣਾਂ ਦੀ ਮਾਂ ਆ ਤੇ ਕੁਸੰਗਤ ਔਗੁਣਾਂ ਦੀ ਮਾਂ ਆ। ਬੰਦਾ ਜਿੰਨੇ ਚੰਗੇ ਗੁਣ ਸਿੱਖਦਾ ਹੈ ਉਹ ਸਤ ਸੰਗਤ ਵਿੱਚੋਂ ਸਿੱਖਦਾ ਹੈ, ਸਤ ਸੰਗਤ ਕੋਲੋਂ ਸਿੱਖਦਾ ਹੈ, ਤੇ ਜਿੰਨੀਆਂ ਭੈੜੀਆਂ ਆਦਤਾਂ ਪੈਂਦੀਆਂ ਨੇ ਇਹ ਕੁਸੰਗਤ ਵਿੱਚੋਂ ਪੈਂਦੀਆਂ ਨੇ। ਅੱਜ ਤੱਕ ਜਿੰਨੇ ਤਰੇ ਨੇ ਉਹ ਸੰਗਤ ਕਰਕੇ ਤਰੇ ਨੇ। ਸੰਗਤ ਮਾਂ ਦੀ ਵੀ ਹੋ ਸਕਦੀ ਹੈ, ਸੰਗਤ ਪਿਓ ਦੀ ਵੀ ਹੋ ਸਕਦੀ ਹੈ, ਸਵਾਰ ਦੀ ਹੈ ਸੰਗਤ, ਚੰਗੀ ਸੰਗਤ, ਸਤ ਸੰਗਤ ਚੰਗੀ ਸੰਗਤ ਹੈ ਜਿਹੜੀ ਉਹ ਸਵਾਰਦੀ ਹੈ, ਤੇ ਕੁਸੰਗਤ ਜੀਵਨ ਵਿਗਾੜਦੀ, ਔਗੁਣਾਂ ਦੀ ਮਾਂ ਕੁਸੰਗਤ ਹੈ। ਚੰਗੀ ਮਾਂ ਹੋਵੇ ਬੱਚਾ ਚੰਗਾ ਹੋ ਸਕਦਾ ਹੈ, ਚੰਗਾ ਪਿਓ ਹੋਵੇ ਬੱਚਾ ਚੰਗਾ ਹੋ ਸਕਦਾ ਹੈ। ਕਈਆਂ ਨੇ ਆਪਣੇ ਬੱਚਿਆਂ ਨੂੰ ਆਪਣੀ ਮਾੜੀ ਸੰਗਤ ਦੇ ਕੇ ਵਿਗਾੜ ਦਿੱਤਾ ਹੈ। ਜਿਨ੍ਹਾਂ ਦਾ ਪਿਓ ਰੋਜ਼ ਸ਼ਰਾਬ ਪੀਂਦਾ ਉਹਨਾਂ ਦੇ ਬੱਚੇ ਗਲਾਸੀਆਂ 'ਚ ਰੰਗ ਘੋਲ ਕੇ ਪੀਣ ਭਾਵੇਂ, ਪਰ ਨਕਲ ਆਪਣੇ ਪਿਓ ਦੀ ਕਰਦੇ ਨੇ, ਨਕਲ ਆਪਣੇ ਬਾਪੂ ਦੀ ਕਰਦੇ ਨੇ। ਤੇ ਜਿਹੜਾ ਪਿਓ ਸਵੇਰੇ ਉੱਠ ਕੇ ਬਾਣੀ ਪੜ੍ਹਦਾ ਹੈ, ਗੁਟਕਾ ਫੜ ਕੇ ਬਹਿੰਦਾ ਹੈ, ਮੈਂ ਨਿੱਕੇ ਨਿੱਕੇ ਬੱਚਿਆਂ ਨੂੰ ਵੇਖਿਆ ਹੈ, ਦੋ ਦੋ ਸਾਲਾਂ ਤਿੰਨ ਤਿੰਨ ਸਾਲਾਂ ਦੇ ਬੱਚੇ ਆ ਸਕੂਲ ਵਾਲੀਆਂ ਕਾਪੀਆਂ ਖੋਲ ਕੇ ਪਿਓ ਦੀ ਨਕਲ ਕਰਕੇ ਗੁਟਕਾ ਬਣਾ ਲੈਂਦੇ ਨੇ, ਰੱਸੀ ਦੀ ਵੀ ਮਾਲਾ ਬਣਾ ਲੈਣਗੇ ਵੀ ਮੈਂ ਵੀ ਮਾਲਾ ਫੇਰ ਰਿਹਾ, ਮੇਰਾ ਬਾਪੂ ਮਾਲਾ ਫੇਰਦਾ। ਮੈਂ ਅਰਜ਼ ਕਰਾਂ ਗੁਰਮਖੋ ਕਿ ਜਿੱਦਾਂ ਦਾ ਸਾਡਾ ਜੀਵਨ ਹੋਏਗਾ ਉਹਦਾ ਪ੍ਰਭਾਵ ਬੱਚਿਆਂ ਤੇ ਪੈਣਾ ਹੈ। ਇਸ ਕਰਕੇ ਜ਼ਰੂਰ ਆਪਾਂ ਇਹ ਯਤਨ ਕਰਨਾ ਹੈ ਕਿ ਸਾਧ ਸੰਗਤ ਵਿੱਚ ਆਏ ਹਾਂ ਤੇ ਜੀਵਨ ਸਵਰੇ ਜ਼ਰੂਰ, ਤੇ ਜੇ ਸਾਧ ਸੰਗਤ ਵਿੱਚ ਆ ਗਏ, ਜਿਹਨੂੰ ਕਹਿੰਦੇ ਨੇ ਸਾਧ ਸੰਗਤ ਮਿਲ ਗਈ, ਪ੍ਰਮੁੱਖ ਕੰਮ ਹੈ ਜਿਹਦੇ ਲਈ ਸਾਰਿਆਂ ਨਾਲੋਂ ਜ਼ਰੂਰੀ ਹੈ, ਪ੍ਰਮੁੱਖ ਹੈ ਕਿ ਮੈਂ ਸੰਗਤ ਵਿੱਚ ਜਾਣਾ ਇਹ ਸਭ ਨਾਲੋਂ ਜ਼ਰੂਰੀ, ਜਿਹਨੇ ਰੱਖਿਆ ਹੈ ਸਾਰੇ ਕੰਮ ਛੱਡ ਕੇ ਜਿਹੜਾ ਸਾਧ ਸੰਗਤ ਵਿੱਚ ਜਾਵੇ। ਕਈ ਤੇ ਹੁਣ ਬਹੁਤੇ ਤੇ ਇਹੀ ਕਹਿੰਦੇ ਕੀ ਕਰੀਏ, ਨੇੜੇ ਪ੍ਰੋਗਰਾਮ ਆਉਂਦਾ ਜਾਂਦੇ ਆ, ਉਦਾਂ ਮਜਬੂਰੀਆਂ ਹੀ ਬੜੀਆਂ ਨੇ, ਸਫ਼ਰ ਹੀ ਬੜੇ ਨੇ, ਰਾਤ ਲੱਗ ਜਾਂਦੀ ਹੈ ਪੂਰੀ, ਟਾਈਮ ਬੜਾ ਲੰਘ ਜਾਂਦਾ ਹੈ। ਤੇ ਮੈਂ ਅਰਜ਼ ਹਮੇਸ਼ਾ ਕੀਤੀ ਹੈ ਮਜਬੂਰੀਆਂ ਨਹੀਂ ਗੁਰਮੁਖੋ, ਅਸਲ ਵਿੱਚ ਮਨੋ ਹੀ ਸਾਡੀਆਂ ਦੂਰੀਆਂ ਨੇ, ਜੇ ਦੂਰੀ ਕੋਈ ਨਾ ਹੋਵੇ ਤੇ ਕੋਈ ਮਜਬੂਰੀ ਆੜੇ ਨਹੀਂ ਆ ਸਕਦੀ। ਮਜਬੂਰੀਆਂ ਤੇ ਬਹਾਨਾ ਨੇ ਸਾਡਾ, ਵਿਆਹਾਂ ਢੰਗਾਂ ਤੇ ਵੇਖੋ ਕਿੱਥੋਂ ਕਿੱਥੋਂ ਤੱਕ ਆਪਾਂ ਜਾ ਆਉਂਦੇ ਹਾਂ। ਹਰੇਕ ਬੰਦਾ ਕਹਿੰਦਾ ਟਾਈਮ ਨਹੀਂ, ਸਮਾਂ ਨਹੀਂ, ਕਿਹੜਾ ਜਾਏ ਜੀ ਐਡੀ ਦੂਰ। ਹੁਣ ਵੇਖੋ ਜੇ ਇੱਥੇ ਆਲੂ ਵੇਚਣ ਕੋਈ ਸਾਨੂੰ ਕਹਿ ਦੇ ਨਾ ਵੀ ਉਦਾਂ ਤੇ ਵੇਖੋ ਜੀ 2000 ਦਾ ਕੁਇੰਟਲ ਵਿਕਣਾ ਹੈ ਤੇ ਦਿੱਲੀ ਇਸੇ 2000 ਦਾ 3000 ਮਿਲੇਗਾ, ਉਹ ਬੰਦਾ ਕਹੇਗਾ ਆ ਪਈ ਹੈ ਦਿੱਲੀ, ਦਿੱਲੀ ਕਿਹੜਾ ਦੂਰ ਹੈ, ਲੈ ਆ ਦਿੱਲੀ ਕੋਈ ਦੂਰ ਹੈ, ਫਿਰ ਦਿੱਲੀ ਦੂਰ ਥੋੜ੍ਹਾ ਲੱਗੇਗੀ। ਤੇ ਜੇ ਤੁਸੀਂ ਆਖੋ ਵੀ ਪ੍ਰੋਗਰਾਮ ਅੰਬਾਲੇ ਹੋ ਰਿਹਾ, ਲੈ ਐਡੀ ਦੂਰ, ਟ੍ਰੈਫਿਕ ਹੀ ਬਹੁਤ ਹੈ ਯਾਰ, ਕਿਹੜਾ ਜਾਏਗਾ। ਸਾਡਾ ਸੁਭਾਅ ਇੱਦਾਂ ਦਾ। ਗੁਰਮੁਖੋ ਮੈਂ ਅਰਜ਼ ਕਰਾਂਗਾ ਜਿਹੜੇ ਮੁੱਖ ਰੱਖਦੇ ਆ ਕਿ ਸੰਗਤ ਵਿੱਚ ਜਾਣਾ ਜ਼ਰੂਰੀ ਹੈ, ਜਿਹੜਾ ਸੰਗਤ ਕਰਦਾ ਹੈ, ਮਹਾਰਾਜ ਦਾ ਬਚਨ ਰੋਜ਼ ਹੀ ਪੜ੍ਹਦੇ ਆ, ਕਾਹੇ ਰੇ ਬੰਚਿਤ, ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਧਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਤ ਹਰਿਆ ਸਾਧ ਸੰਗਤ ਜਿਹਨੂੰ ਮਿਲ ਜਾਏ ਮਹਾਰਾਜ ਕਹਿੰਦੇ ਨੇ ਤਰ ਗਿਆ ਤੇ ਗੁਰੂ ਦੀ ਕਿਰਪਾ ਨਾਲ ਪਰਮ ਪਦ ਦੀ ਪ੍ਰਾਪਤੀ ਹੋ ਗਈ ਅਸਲੀ ਪਦਵੀ ਉਹਨੂੰ ਮਿਲ ਗਈ ਮੋਕਸ਼ ਤੱਕ ਉਹ ਗੁਰਮੁਖ ਪਹੁੰਚ ਗਿਆ ਤੇ ਸੁੱਕਾ ਹੋਇਆ ਮਨ ਵੀ ਹੈ ਨਾ ਜਿਹੜਾ ਇਹ ਵੀ ਸਾਧ ਸੰਗਤ ਵਿੱਚ ਆ ਕੇ ਹੀ ਹਰਾ ਭਰਾ ਹੁੰਦਾ ਹੈ ਸੰਗਤ ਵਿੱਚ ਆ ਕੇ ਹੀ ਮਨ ਨੂੰ ਰੰਗਤ ਚੜ੍ਹਦੀ ਹੈ ਇਸ ਕਰਕੇ ਗੁਰਮੁਖੋ ਬੇਨਤੀ ਹੈ ਕਿ ਸਾਧ ਸੰਗਤ ਵਿੱਚ ਜੇ ਆਏ ਹਾਂ ਤੇ ਕੁਝ ਨਾ ਕੁਝ ਜ਼ਰੂਰ ਬਦਲਣਾ ਚਾਹੀਦਾ ਹੈ ਮਹਾਂਪੁਰਖ ਧਾਰਨਾ ਪੜ੍ਹਦੇ ਹੁੰਦੇ ਸੀ ਤੈਨੂੰ ਡੋਬ ਦੂ ਕੁਸੰਗ ਮਨਾ ਮੇਰਿਆ ਕੁਸੰਗਤ ਮਾਰ ਦਿੰਦੀ ਹੈ ਕੁਸੰਗਤ ਡੋਬ ਦਿੰਦੀ ਹੈ ਸਤਸੰਗ ਧਾਰ ਦੇਵੇ ਤੈਨੂੰ ਡੋਬ ਦੂ ਕੁਸੰਗ ਮਨਾ ਮੇਰਿਆ ਸਤਸੰਗ ਬੋਲੋ ਮਿਲ ਕੇ ਬੋਲੋ ਮਿਲ ਕੇ ਗੁਰਮੁਖੋ ਜਿੰਨਾ ਜਿੰਨਿਆਂ ਦਾ ਵੀ ਜੀਵਨ ਬਣਿਆ ਜਿਨ੍ਹਾਂ ਦਾ ਵੀ ਜੀਵਨ ਬਣਿਆ ਸੰਗਤ ਕਰਕੇ ਬਣਿਆ ਭਾਵੇਂ ਮਾਂ ਦੀ ਸੰਗਤ ਮਿਲੀ ਹੋਵੇ ਚੰਗੀ ਬੜੇ ਨੇ ਤੁਹਾਡੇ 'ਚ ਜਿਹੜੇ ਕਹਿੰਦੇ ਨੇ ਮਾਂ ਸਾਡੀ ਬੜੀ ਗੁਰਮੁਖ ਸੀ ਅੱਜ ਤੱਕ ਉਹਨਾਂ ਦਾ ਜੀਵਨ ਬਣਿਆ ਹੋਇਆ ਕਈਆਂ ਦੇ ਪਿਤਾ ਦੀ ਸੰਗਤ ਮਿਲੀ ਹੈ ਕਈਆਂ ਨੂੰ ਕਈ ਕਿਸੇ ਮਹਾਂਪੁਰਖਾਂ ਦੀ ਸੰਗਤ ਕਰਕੇ ਵੀ ਕਈਆਂ ਦਾ ਜੀਵਨ ਬਣਿਆ ਰੰਗੇ ਹੋਏ ਗੁਰਮੁਖਾਂ ਸਾਧੂਆਂ ਦੀ ਸੰਗਤ ਕੀਤੀ ਹੈ ਕਈ ਕਈਆਂ ਰਾਗੀਆਂ ਦੇ ਬਚਨ ਸੁਣ ਕੇ ਵੀ ਕਈ ਕਥਾ ਵਾਚਕ ਗੁਰੂ ਕੇ ਪਿਆਰੇ ਉਹਨਾਂ ਦਾ ਬਚਨ ਸੁਣ ਕੇ ਜੀਵਨ ਬਦਲ ਗਿਆ ਕਿਰਪਾ ਹੋ ਗਈ ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰਨ ਸੰਗਤ ਤੋਂ ਬਿਨਾਂ ਮਨ ਨੂੰ ਰੰਗਤ ਨਹੀਂ ਚੜ੍ਹ ਸਕਦੀ ਤੇ ਜਦੋਂ ਮਨ ਰੰਗਿਆ ਜਾਏ ਅਸਲ ਵਿੱਚ ਸਤਿਗੁਰੂ ਦੇ ਦਰ ਘਰ ਪ੍ਰਵਾਨ ਹੀ ਫੇਰ ਹੋਈਦਾ ਹੈ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿੰਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਜਿਨ੍ਹਾਂ ਦੇ ਸਰੀਰ ਰੂਪੀ ਚੋਲਿਆਂ ਨੂੰ ਨਾਮ ਰੂਪੀ ਰੰਗ ਚੜ੍ਹਿਆ ਹੋਇਆ ਜਿਹੜੇ ਸਰੀਰ ਰੰਗੇ ਹੋਏ ਆ ਮਹਾਰਾਜ ਕਹਿੰਦੇ ਨੇ मालक उन्हां दे कोल है कंत तिन्हां के पास उन्हां दी धूड़ मिल जाए जिहड़े शरीर रूपी चोलियां नूं जिन्हां नूं नाम दा रंग चढ़िया होया ते नाम दा जे रंग चढ़िया होया फिर थां थां ते तीर्थां ते भी जाण दी लोड़ नहीं पैंदी। साडा इतिहास दसदा है हुण भगत कबीर साहब जी दे बचन आपां पढ़ने आ कहिंदे ने कबीर गंगा तीर जो घर करै पीवै निर्मल नीर बिन हर भगत ना मुक्त होए इउं कहि रमे कबीर। कहिंदे गंगा दे किनारे बंदा घर बना लवे जाके अमृतसर साहिब ही डेरा ला लवे जाके पक्का ही रहण लग पवे। गंगा जल कबीर साहब कहिंदे किनारे ते घर बनाए उत्थे ही रहण लग पवे जदों प्यास लगे गंगा जल छके। पर कबीर साहब कहिंदे ने जे भजन नहीं ना करदा फिर इह भुल जाए भी मुक्ति हो जाएगी। मुक्ति ते भजन नाल ही होनी, मुक्ति ते भजन बंदगी नाल ही होनी है। कल्ला तीर्थां ते जाण नाल गल नहीं बनेगी। तीर्थां ते जाना चंगी गल जरूर है पर जे कल्ला तीर्थां ते जा के रौनक मेला वेख के मुड़ आए भजन बंदगी आले पासे अपने मन नूं ना लाया फिर नहीं गल बन सकती। ते जदों मन सीधा हो जाएगा जदों मन निर्मल हो जाएगा पर फिर भगत कबीर साहब कहिंदे ने कबीर मन निर्मल भया जैसा गंगा नीर पाछे लागो हर फिरे कहत कबीर कबीर। कहिंदे फिर रब मैं पहला ते करदा सां ना राम राम मैं रब रब करदा सां। कहिंदे जदों मन निर्मल हो जाए फिर वह अपने प्यारे नूं कबीर कबीर कह के याद करदा है सगो उल्टा रब मेरा नाम जपदा है। भगत दा नाम रब जपदा है गुरु अपने सिख नूं बार बार चेते करदा है पर बशर्ते सिख पूरा हो सेवक पूरा होवे भगत पूरा होवे फिर सगों गुरु चेते करदा है। जदों वाहिगुरु दा नाम हिरदे विच वसिया होवे ना भगत कबीर साहब कहिंदे ने फिर ते रब पिछे पिछे फिरदा है। धन गुरु गोबिंद सिंह महाराज दे वेले सतलुज सी ना नेड़े दरिया ते सतलुज दरिया ते उदों कोई पुल वगैरा नहीं सन। एक पासे तो दूजे पासे जाण वास्ते सिर्फ इक्को ही साधन सी बेड़ियां दा ते बड़ियां लोकां दी रोजी रोटी चलदी सी। सतगुरु दे घर आउण वालियां संगतां बड़ियां सन संगतां भी हजारां दे हिसाब नाल आउंदियां सन। सानू ते लगदा ना भी असीं अज आए हां अज हरेक घर विच गड्डी है हरेक घर च मोटरसाइकिल है सोहणे रोड सड़कां बणियां ने। उदों ते पगडंडियां हुंदियां सन। इतिहास च लिखिया है गुरु गोबिंद सिंह दे वेले आनंदपुर साहिब 13 लंगर चलदे सी तां पूरे आउंदे सी। आखो सतनाम इन्नी संगत महाराज दे वेले आउंदी सी किवें कित्थों कित्थों कट्ठे हो जांदे सी। धन गुरु गोबिंद सिंह महाराज सच्चे पातशाह दा जदों किते पता लगना ना भी फलाने थां ते कलगियां वाले आए ने बस फिर दौड़ा ही लग जांदियां सी। चलो सिंगो नाल दर्शन करिए गुरु गोबिंद सिंह आए ने चलो सिंगो नाल दर्शन करिए गुरु गोबिंद सिंह आए ने चलो सिंगो नाल दर्शन करिए गुरु गोबिंद सिंह आए ने चलो सिंगो नाल दर्शन करिए गुरु गोबिंद सिंह आए ने चलो सिंगो नाल दर्शन करिए गुरु गोबिंद सिंह आए ने हेठ गुरा ने नीला घोड़ा हेठ गुरा ने नीला घोड़ा नीला घोड़ा हेठ गुरा ने नीला घोड़ा हेठ गुरा ਸੁਣਨਾ ਜਦੋਂ ਵੀ ਆਇਆ ਸੁਣਨਾ ਤੇ ਵਹੀਰਾ ਘੱਤ ਕੇ ਉਹਨਾਂ ਵੇਲਿਆਂ 'ਚ ਸੰਗਤਾਂ ਪਹੁੰਚਦੀਆਂ ਸੀ ਸਤਿ ਅਕਾਲ ਆਨੰਦਪੁਰ ਸਾਹਿਬ ਆਉਣ ਵਾਲਿਆਂ ਦੀ ਕਮੀ ਕੋਈ ਨਹੀਂ ਸੀ ਮਲਾਹਾਂ ਦਾ ਰੁਜ਼ਗਾਰ ਚੱਲਦਾ ਸੀ ਹੁਣ ਵੇਖੋ ਗੁਰਮਖੋ ਕਈ ਮਲਾਹ ਇਦਾਂ ਦੇ ਸਨ ਜਿਹੜੇ ਸ਼ਰਧਾਲੂ ਨਹੀਂ ਸਨ ਪਰ ਸ਼ਰਧਾਲੂਆਂ ਦੇ ਪੂਰਾਂ ਦੇ ਪੂਰ ਲੰਘਾਉਂਦਿਆਂ ਲੰਘਾਉਂਦਿਆਂ ਕਈ ਮਲਾਹ ਸ਼ਰਧਾਲੂ ਹੋ ਗਏ ਕਈ ਵੇਖੇ ਨੇ ਨਾ ਗੱਡੀਆਂ ਦੇ ਡਰਾਈਵਰ ਅੰਮ੍ਰਿਤਧਾਰੀ ਹੋ ਜਾਂਦੇ ਕਈ ਵਾਰੀ ਸੰਗਤ ਲੈ ਕੇ ਜਾਣ ਲੱਗਣਗੇ ਹੇਮਕੁੰਡ ਸਾਹਿਬ ਜਾਂਦੇ ਜਾਂਦੇ ਜਾਂਦੇ ਇੱਕ ਦਿਨ ਆਪ ਹੀ ਅੰਮ੍ਰਿਤਧਾਰੀ ਹੋ ਜਾਂਦੇ ਕਈ ਇੱਦਾਂ ਦੇ ਵੇਖੇ ਨੇ ਬਹਾਨੇ ਨਾਲ ਗੁਰਮੁਖ ਗੱਡੀਆਂ ਵਿੱਚ ਬਹਿਣ ਲੱਗ ਜਾਣ ਤੇ ਜਿਹੜੇ ਡਰਾਈਵਰ ਨੇ ਉਹਨਾਂ ਤੇ ਵੀ ਕਿਰਪਾ ਹੋ ਜਾਂਦੀ ਹੈ ਬਖਸ਼ਿਸ਼ ਹੋ ਜਾਂਦੀ ਹੈ ਅਸੀਂ ਇਹ ਕਈ ਵਾਰੀ ਵੇਖਿਆ ਕਿਤੇ ਟਰੱਕ ਲੈ ਜਾਓ ਨਾ ਨਾਲ ਕਿਰਾਏ ਤੇ ਕਰਾ ਕੇ ਤੇ ਉਹ ਡਰਾਈਵਰ ਜਿਹੜੇ ਵੇਖੇ ਆ ਦੋ ਚਾਰ ਦਿਨ ਦਸ ਦਿਨ ਪ੍ਰੋਗਰਾਮ ਵੇਖਣ ਉਹ ਅੰਮ੍ਰਿਤ ਤਾਂ ਸਾਡਾ ਸਾਊਂਡ ਲਾਉਣ ਵਾਲੇ ਹੁੰਦੇ ਨੇ ਸੇਵਾਦਾਰ ਆ ਜਿੰਨੇ ਸੀ ਜਦੋਂ ਲਾਣ ਲੱਗੇ ਸੀ ਸਾਰੇ ਹੀ ਘੋਨ ਮੋਨ ਸੀ ਪਰ ਉਹ ਸਾਊਂਡ ਫਿੱਟ ਕਰਦੇ ਕਰਦੇ ਸੁਣਦੇ ਸੁਣਦੇ ਹੀ ਦਾੜੀਆਂ ਵਾਲੇ ਹੋ ਗਏ ਅੰਮ੍ਰਿਤਧਾਰੀ ਹੋ ਗਏ ਸਿੰਘ ਬਣ ਗਏ ਬੜੇ ਨੇਤਾਂ ਦੇ ਦੁਕਾਨਾਂ ਲਾਉਂਦੇ ਨੇ ਬਾਹਰ ਉਹ ਦੁਕਾਨਾਂ ਲਾਉਣ ਵਾਲੇ ਵੀ ਹੌਲੀ ਹੌਲੀ ਅੰਮ੍ਰਿਤਧਾਰੀ ਬਣ ਜਾਂਦੇ ਨੇ ਇੱਦਾਂ ਹੀ ਕਿਰਪਾ ਹੁੰਦੀ ਹੈ ਸੰਗਤ ਕਰਕੇ ਰੰਗਤ ਚੜ੍ਹ ਜਾਂਦੀ ਬਖਸ਼ਿਸ਼ ਹੋ ਜਾਂਦੀ ਮਿਹਰ ਹੋ ਜਾਂਦੀ ਇੱਕ ਗੁਰਮੁਖ ਪਰਸੋਂ ਚੌਥੇ ਮੈਨੂੰ ਮਿਲੇ ਪਰਮੇਸ਼ਰ ਦੁਆਰ ਆਏ ਉਹ ਅਮੈਰੀਕਾ ਦੇ ਰਹਿਣ ਵਾਲੇ ਨੇ ਐਲ ਏ 'ਚ ਰਹਿੰਦੇ ਨੇ ਤੇ ਆਏ ਸਾਲ ਨਾ ਉਹ ਭਾਈ ਜਿਹੜਾ ਗੁਰਮੁਖ ਹੈ ਉਹ ਪੈਦਲ ਸਫ਼ਰ ਕਰਦਾ ਹੈ ਉਹਨੇ ਅਰਦਾਸ ਕੀਤੀ ਹੈ ਵੀ ਮੈਂ ਦਿੱਲੀ ਏਅਰਪੋਰਟ ਤੋਂ ਲੈ ਕੇ ਤੇ ਅੰਮ੍ਰਿਤਸਰ ਤੱਕ ਪੈਦਲ ਜਾਣਾ ਹੈ ਤੇ ਮੇਰੇ ਨਾਲ ਮੈਨੂੰ ਉਹਨੇ ਇੱਕ ਸਿੰਘ ਮਿਲਾਇਆ ਮੈਂ ਕਿਹਾ ਇਹ ਕੌਣ ਹੈ ਕਹਿੰਦਾ ਜੀ ਇਹ ਹੈ ਦਿੱਲੀ ਦੇ ਰਹਿਣ ਵਾਲਾ ਤੇ ਮੈਂ ਕਿਹਾ ਇਹ ਤੈਨੂੰ ਕਦੋਂ ਮਿਲਿਆ ਕਹਿੰਦੇ ਪਿਛਲੇ ਸਾਲ ਨਾ ਦਿੱਲੀ ਤੋਂ ਬਾਹਰ ਨਿਕਲਣਾ ਸੀ ਤੇ ਨਵੇਂ ਪੁਲ ਬਣੇ ਨੇ ਤੇ ਸਾਨੂੰ ਹਿਸਾਬ ਨਾ ਆਏ ਵੀ ਜਾਈਏ ਏਅਰਪੋਰਟ ਤੋਂ ਕਿੱਧਰ ਨੂੰ ਜਾਣਾ ਪੈਦਲ ਹੀ ਸੀ ਜਾਣਾ ਪੈਦਲ ਕਹਿੰਦੇ ਮੈਨੂੰ ਪਤਾ ਨਾ ਲੱਗੇ ਮੈਂ ਜਾਵਾਂ ਕਿੱਧਰ ਇਹ ਕਹਿੰਦੇ ਰਕਸ਼ਾ ਚਾਲਕ ਸੀ ਰਕਸ਼ਾ ਚਲਾਉਣ ਵਾਲਾ ਮੈਨੂੰ ਆਖਿਆ ਮੈਂ ਕਿਹਾ ਮੈਨੂੰ ਰਾਹ ਦੱਸ ਦੇ ਮੈਨੂੰ ਦਿੱਲੀ ਬਾਹਰ ਕੱਢ ਦੇ ਉਹ ਕਹਿੰਦਾ ਵੀ ਇੱਥੋਂ ਐਨੂੰ ਚੱਲ ਜੀ ਇੱਧਰੋਂ ਅੱਗੇ ਇੱਧਰ ਇੱਧਰ ਨੂੰ ਮੁੜ ਜਾਈ ਕਹਿੰਦੇ ਸਾਰਾ ਰਾਹ ਦੱਸਿਆ ਕਹਿੰਦੇ ਮੈਂ ਥੋੜ੍ਹਾ ਜਿਹਾ ਤੁਰਿਆ ਅੱਗੇ ਆ ਕੇ ਮੈਨੂੰ ਇਹ ਫੇਰ ਮਿਲ ਪਿਆ ਮੈਨੂੰ ਕਹਿੰਦਾ ਕੀ ਗੱਲ ਅਜੇ ਇੱਥੇ ਹੀ ਹੈ ਤੂੰ ਸਹੀ ਨਹੀਂ ਲੱਗ ਚੱਲ ਮੈਂ ਕਹਿੰਦਾ ਤੈਨੂੰ ਪੂਰਾ ਦਿੱਲੀ ਲੰਘਾ ਦਿੰਦਾ ਮੈਂ ਕਿਹਾ ਵੀ ਮੈਂ ਤੇਰੇ ਆ ਜਿਹੜਾ ਸਕੂਟਰ ਇਹਦੇ ਵਿੱਚ ਬਹਿਣਾ ਨਹੀਂ ਮੈਂ ਤੇਰੇ ਪਿੱਛੇ ਪਿੱਛੇ ਤੁਰ ਕੇ ਜਾਵਾਂਗਾ ਕਹਿੰਦਾ ਦਿੱਲੀ ਮੈਂ ਤੁਰ ਕੇ ਲੰਘਾਈ ਇਹ ਕਹਿੰਦਾ ਮੇਰੇ ਤੇ ਇੱਕ ਤਰਸ ਕਰ ਕਹਿੰਦੇ ਕੀ ਕਹਿੰਦੇ ਅੱਜ ਦਾ ਦਿਨ ਇੱਥੇ ਹੀ ਬਹਿ ਜਾ ਮੈਨੂੰ ਦੋ ਕੁ ਘੰਟੇ ਟਾਈਮ ਦੇ ਮੈਂ ਘਰ ਆਪਣਾ ਸਕੂਟਰ ਖਿਲਾ ਰਹਾ ਵਾਂ ਮੈਂ ਵੀ ਤੇਰੇ ਨਾਲ ਹੀ ਅੰਮ੍ਰਿਤਸਰ ਜਾਣਾ ਮੇਰਾ ਇੰਨਾ ਦਿਲ ਕਰਦਾ ਕਹਿੰਦਾ ਉਹ ਗੁਰਮੁਖੋ ਉਹਨੇ ਉੱਥੇ ਖਿਲਾਰ ਆਇਆ ਘਰ ਜਾ ਕੇ ਕਹਿੰਦੇ ਦਸ ਦਿਨ ਲੱਗਣੇ ਨੇ ਤੇਰੇ ਤੇ ਬੱਚੇ ਇਹਦੇ ਸਿਰ ਤੇ ਪਲਦੇ ਨੇ ਤੂੰ ਮੇਰੇ ਨਾਲ ਚੱਲਣਾ ਹੈ ਆਖਣ ਲੱਗਾ ਕੋਈ ਗੱਲ ਨਹੀਂ ਵੇਖੀ ਜਾਏਗੀ ਜੋ ਹੋਏਗੀ ਉਹ ਜਿਹੜਾ ਵਹੀਕਲ ਉਹ ਘਰ ਖਿਲਾਰ ਆਇਆ ਉਹ ਆਟੋ ਰੱਖਿਆ ਸੀ ਉਹਨੇ ਤਿੰਨ ਪਹੀਆਂ ਵਾਲਾ ਜਿਹੜਾ ਹੁੰਦਾ ਹੈ ਉਹਦੇ ਨਾਲ ਸਵਾਰੀਆਂ ਵਗੈਰਾ ਢੋਂਦਾ ਸੀ ਉਹ ਖਲਾਰ ਆਇਆ ਘਰ ਜਾ ਕੇ ਤੇ ਉਦੋਂ ਬਾਅਦ ਉਹਨੂੰ ਨਾਲ ਲੈ ਕੇ ਉਹ ਜਿਹੜਾ ਬਾਹਰੋਂ ਸਿੰਘ ਆਇਆ ਅੰਮ੍ਰਿਤਸਰ ਤੱਕ ਗਿਆ ਕਹਿੰਦੇ ਪਿਛਲੇ ਸਾਲ ਆਇਆ ਸਾਂ ਘੋਨ ਮੋਨ ਸੀ ਇਸ ਵਾਰੀ ਆਇਆ ਅੰਮ੍ਰਿਤਧਾਰੀ ਹੋਇਆ ਕਹਿੰਦਾ ਐਦ ਕੀ ਮੈਂ ਫਿਰ ਤੇਰੇ ਨਾਲ ਚੱਲਣਾ ਉਹ ਨਾਲ ਆਇਆ ਏਦਾਂ ਬੜੇ ਲੋਕ ਵੇਖੇ ਆ ਚੰਗੇ ਗੁਰਮੁਖਾਂ ਦੀ ਯਾਤਰਾ ਜਾਣੀ ਹੋਵੇ ਬੱਸ ਵਿੱਚ ਜੇ ਡਰਾਈਵਰ ਉਦਾਂ ਦਾ ਹੋਵੇ ਨਾ ਤੇ ਉਹ ਡਰਾਈਵਰ ਵੀ ਵੇਖਿਆ ਹੈ ਅਸੀਂ ਬੱਸ ਲਈ ਪਿੱਛੇ ਜੇ ਸਾਰੇ ਜਥੇ ਲਈ ਵੀ ਚਲੋ ਕਈ ਵਾਰੀ ਦੂਰ ਦੂਰ ਸਫ਼ਰ 'ਚ ਜਾਣਾ ਪੈਂਦਾ ਹੈ ਅਸੀਂ ਇੱਕੋ ਡਰਾਈਵਰ ਰੱਖਿਆ ਮੁੰਡਾ ਸਿੰਘ ਸੀ ਉਹ ਦਿੱਲੀ ਵਾਲਿਆਂ ਨੂੰ ਕਿਹਾ ਮੈਂ ਕਿਹਾ ਬੱਸ ਵਾਲਿਆਂ ਨੂੰ ਮੈਂ ਕਿਹਾ ਸਾਨੂੰ ਇੱਕ ਡਰਾਈਵਰ ਦਿਓ ਸਾਨੂੰ ਇਹ ਬੱਸ ਚਲਾਉਣੀ ਨਹੀਂ ਆਉਂਦੀ ਸਾਡੇ ਸਿੰਘਾਂ ਨੂੰ ਸਮਝ ਨਹੀਂ ਆਉਣੀ ਭੇਤ ਨਹੀਂ ਆਉਣਾ ਇਹਦਾ ਉਹਨਾਂ ਨੇ ਡਰਾਈਵਰ ਨਾਲ ਦੇ ਦਿੱਤਾ ਮੈਂ ਕਿਹਾ 15 ਦਿਨਾਂ ਦਾ ਬਾਅਦ ਤੁਹਾਡਾ ਡਰਾਈਵਰ ਮੋੜ ਦਿਆਂਗੇ ਸਾਨੂੰ 15 ਦਿਨ ਹਜ਼ੂਰ ਸਾਹਿਬ ਇਹਨੂੰ ਲੈ ਕੇ ਜਾਣਾ ਹੈ ਉਹ ਹਜ਼ੂਰ ਸਾਹਿਬ ਉਹਦਾ ਉਹਨੂੰ ਕਾਹਦਾ ਲੈ ਕੇ ਗਏ ਉਹ ਕਹਿੰਦਾ ਮੈਂ ਮੁੜ ਕੇ ਵਾਪਸ ਜਾਣਾ ਹੀ ਨਹੀਂ ਕਹਿੰਦਾ ਭਾਵੇਂ ਜੋ ਮਰਜ਼ੀ ਦੇ ਦਿਓ ਪਰ ਮੈਂ ਇੱਥੇ ਹੀ ਰਹਿਣਾ ਉਹ ਜਥੇ 'ਚ ਹੀ ਭਰਤੀ ਹੋ ਗਿਆ ਹੁਣ ਉਹ ਜਥੇ ਦੇ ਵਿੱਚ ਗੱਡੀ ਚਲਾਉਂਦਾ ਨਾਲ ਸੋ ਕਹਿਣ ਦਾ ਭਾਵ ਇਹ ਹੈ ਵੀ ਕਈਆਂ 'ਤੇ ਕਿਰਪਾ ਇੱਦਾਂ ਹੋ ਜਾਂਦੀ ਹੈ ਸੰਗਤ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਆਈਏ ਹੌਲੀ ਹੌਲੀ ਹੌਲੀ ਹੌਲੀ ਰੰਗ ਚੜ੍ਹੀ ਜਾਂਦਾ ਹੈ ਤੇ ਹੋਇਆ ਕੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਆਉਣ ਵਾਲੀਆਂ ਸੰਗਤਾਂ ਨੇ ਬੇੜੀਆਂ 'ਚ ਬਹਿਣਾ ਤੇ ਬੇੜੀਆਂ ਵਾਲਿਆਂ ਨੇ ਮਲਾਹ ਜਿਹੜੇ ਸਨ ਉਹਨਾਂ ਦੇ ਉੱਤੇ ਵੀ ਪ੍ਰਭਾਵ ਪੈ ਗਿਆ ਮਲਾਹਾਂ ਉੱਤੇ ਵੀ ਅਸਰ ਹੋ ਗਿਆ ਫਿਰ ਕਈ ਮਲਾਹ ਜਿਹੜੇ ਸਨ ਉਹ ਸਤਿਗੁਰੂ ਦੇ ਸ਼ਰਧਾਲੂ ਬਣ ਗਏ ਇਤਿਹਾਸ 'ਚ ਲਿਖਿਆ ਇੱਕ ਬੜਾ ਗਰੀਬ ਮਲਾਹ ਬਿਲਕੁਲ ਸਾਦ ਮੁਰਾਦਾ ਜਿਹਾ ਬੰਦਾ ਸੈਦਾ ਉਹਦਾ ਨਾਂ ਸੀ ਸੈਦਾ ਉਹ ਵੀ ਮਲਾਹ ਸੀ ਤੇ ਉਹਦੀ ਵੀ ਸੁਣ ਸੁਣ ਕੇ ਸ਼ਰਧਾ ਬਣ ਗਈ ਉਹਨੇ ਜਾਣ ਵਾਲੀ ਸੰਗਤ ਨੂੰ ਕਹਿਣਾ ਜਾਣ ਵਾਲਿਓ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਮੱਥਾ ਟੇਕਣ ਵਾਲਿਓ ਮੇਰੇ ਤੇ ਕਿਰਪਾ ਕਰੋ ਕਦੀ ਮੈਨੂੰ ਵੀ ਦਰਸ਼ਨ ਹੋਣਗੇ ਜਦੋਂ ਬੇੜੀ 'ਚ ਬਹਿੰਦੇ ਹੋ ਕੀਰਤਨ ਸ਼ੁਰੂ ਕਰ ਦਿੰਦੇ ਹੋ ਜਦੋਂ ਬੇੜੀ 'ਚ ਬਹਿੰਦੇ ਹੋ ਧੰਨ ਗੁਰੂ ਗੋਬਿੰਦ ਸਿੰਘ ਕਰਨ ਲੱਗ ਪੈਂਦੇ ਹੋ ਕੀ ਕਦੇ ਮੈਨੂੰ ਵੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਣਗੇ ਸੰਗਤਾਂ ਨੇ ਕਹਿਣਾ ਜ਼ਰੂਰ ਹੋਣਗੇ ਤੂੰ ਸਾਡੇ ਨਾਲ ਚੱਲ ਤੈਨੂੰ ਆਨੰਦਪੁਰ ਦਰਸ਼ਨ ਕਰਾਉਂਦੇ ਆ ਇਹਨੇ ਆਖਣਾ ਰੋਜ਼ ਕਮਾਨਾ ਤੇ ਬੱਚਿਆਂ ਦਾ ਢਿੱਡ ਭਰਨਾ ਕਈ ਵਾਰੀ ਤੇ ਨਹੀਂ ਵੀ ਕੋਈ ਆਉਂਦਾ ਤੇ ਬੱਚਿਆਂ ਨੂੰ ਭੁੱਖਿਆਂ ਸੌਣਾ ਪੈਂਦਾ ਹੈ ਮੈਂ ਜਾ ਨਹੀਂ ਸਕਦਾ ਪਰ ਮੇਰੇ ਦਿਲ ਦੀ ਇੱਛਾ ਬੜੀ ਹੈ ਵੀ ਕਦੇ ਸਤਿਗੁਰੂ ਦੇ ਦਰਸ਼ਨ ਕਰਨੇ ਜ਼ਰੂਰ ਨੇ ਦੀਦਾਰ ਕਰਨੇ ਜ਼ਰੂਰ ਨੇ ਤੇ ਸੰਗਤ ਜੀ ਇੱਛਾ ਹੋਵੇ ਮੈਂ ਕੱਲ ਅਰਜ਼ ਕੀਤੀ ਸੀ ਚਾਹ ਹੋਵੇ ਰਾਹ ਤੇ ਆਪੇ ਬਣ ਜਾਂਦਾ ਫਿਰ ਇੱਛਾ ਹੋਣੀ ਚਾਹੀਦੀ ਹੈ ਰਾਹ ਆਪੇ ਬਣ ਜਾਂਦਾ ਹੈ ਬੰਦਗੀ ਕਰਨ ਵਾਲਿਆਂ ਨੂੰ ਆਪੇ ਜੁਗਤੀਆਂ ਮਿਲਦੀਆਂ ਨੇ ਜਿਹੜੇ ਭਜਨ ਕਰਨ ਵਾਲੇ ਨੇ ਨਾ ਗੁਰਮੁਖੋ ਤੁਹਾਡੇ ਚੋਂ ਜਿਹੜੇ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਘੰਟਾ ਦੋ ਘੰਟਾ ਬਹਿੰਦੇ ਆ ਜਿਹੜੇ ਮੰਜ਼ਲੇ ਮਕਸੂਦ ਤੱਕ ਪਹੁੰਚਣਾ ਚਾਹੁੰਦੇ ਆ ਜਿਹੜੇ ਦਸਵੇਂ ਦੁਆਰ ਤੱਕ ਪਹੁੰਚਣਾ ਚਾਹੁੰਦੇ ਆ ਉਹਨਾਂ ਨੂੰ ਆਪਣੇ ਆਪ ਰਾਹ ਮਿਲਦਾ ਹੈ ਕੋਈ ਨਾ ਕੋਈ ਬਚਨ ਉਹਨਾਂ ਨੂੰ ਮਿਲਦਾ ਰਹਿੰਦਾ ਕਿਤੇ ਨਾ ਕਿਤੇ ਆਪਣੇ ਆਪ ਜਿਹਦੇ ਅੰਦਰ ਇੱਛਾ ਹੈ ਉਹ ਇੱਕ ਨਾ ਇੱਕ ਦਿਨ ਜ਼ਰੂਰ ਅੱਪੜ ਜਾਏਗਾ ਤੇ ਸਤਿਗੁਰੂ ਦਾ ਇੱਕ ਬਚਨ ਹੈ ਰੋਜ਼ ਆਪਾਂ ਪੜ੍ਹਦੇ ਹਾਂ ਕਾਂਖੀ ਏਕੈ ਦਰਸ਼ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਕਹਿੰਦੇ ਇੱਛਾ ਜਿਹਦੇ ਅੰਦਰ ਹੈ ਨਾ ਰੱਬ ਨੂੰ ਮਿਲਣ ਦੀ ਮਿਲਿਆ ਭਾਵੇਂ ਅਜੇ ਰੱਬ ਨੂੰ ਨਹੀਂ ਪਹੁੰਚਿਆ ਭਾਵੇਂ ਨਹੀਂ ਪਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ ਜਿਹਨੂੰ ਤੇਰੇ ਦਰਸ਼ਨਾਂ ਦੀ ਮੇਰਿਆ ਮਾਲਕਾ ਇੱਛਾ ਵੀ ਹੈ ਨਾ ਉਹਦੀ ਵੀ ਮੈਨੂੰ ਸੰਗਤ ਮਿਲ ਜਾਏ ਤੇ ਤਾਂ ਵੀ ਮੇਰਾ ਭਲਾ ਹੋ ਸਕਦਾ ਹੈ ਕਿਉਂਕਿ ਇੱਛਾ ਬਣਨੀ ਇਹ ਵੀ ਕੋਈ ਛੋਟੀ ਜਿਹੀ ਗੱਲ ਨਹੀਂ ਆਖੋ ਸਤਨਾਮ ਵੇਖੋ ਪਿਆਰਿਓ ਬੜੇ ਲੋਕ ਆਂਦੇ ਨੇ ਮੈਂ ਨਿਤਨੇਮ ਕਰਨਾ ਮੇਰਾ ਮਨ ਨਹੀਂ ਜੁੜਦਾ ਇੰਨੇ ਸਾਲ ਹੋ ਗਏ ਮੈਂ ਚੌਂਕੜਾ ਮਾਰ ਕੇ ਬਹਿਨਾ ਮੇਰੇ ਤੇ ਕਿਰਪਾ ਕਿਉਂ ਨਹੀਂ ਹੋਈ ਤੇ ਮੈਂ ਇਹ ਅਰਜ਼ ਕਰਦਾ ਹੀ ਰਹੀ ਨਾ ਕਿ ਤੂੰ ਨਿਤਨੇਮ ਕਰਨਾ ਇਹ ਵੱਡੀ ਕਿਰਪਾ ਹੀ ਹੈ ਤੇਰੇ ਅੰਦਰ ਰੱਬ ਨੂੰ ਮਿਲਣ ਦੀ ਇੱਛਾ ਹੈ ਇਹ ਵੀ ਤੇ ਉਹਦੀ ਕਿਰਪਾ ਹੈ ਬੜੀ ਦੁਨੀਆ ਜਿਨ੍ਹਾਂ ਨੂੰ ਇਹ ਮਤਲਬ ਹੀ ਕੋਈ ਨਹੀਂ ਵੀ ਭਜਨ ਵੀ ਕਰੀਦਾ ਬਹਿ ਕੇ ਮੂਲ ਮੰਤਰ ਵੀ ਜਪੀਦਾ ਕਿਸੇ ਨੂੰ ਇਸ ਗੱਲ ਤੱਕ ਮਤਲਬ ਹੀ ਕੋਈ ਨਹੀਂ ਵੀ ਨਿਤਨੇਮ ਕਰੀਦਾ ਜੇ ਤੂੰ ਨਿਤਨੇਮ ਕਰ ਰਿਹਾ ਅਜੇ ਕੋਈ ਪ੍ਰਾਪਤੀ ਨਹੀਂ ਹੋਈ ਇਹ ਨਿਤਨੇਮ ਦੀ ਦਾਤ ਤੈਨੂੰ ਦਿੱਤੀ ਹੈ ਇਹ ਕਿਤੇ ਛੋਟੀ ਬਖਸ਼ਿਸ਼ ਹੈ ਇਹ ਉਹਦੀ ਕਿਰਪਾ ਹੀ ਹੈ ਜੇ ਉਹਨੇ ਇੱਛਾ ਭੇਜੀ ਹੈ ਕਦੇ ਆਪ ਵੀ ਆਏਗਾ ਤੜਪ ਭੇਜੀ ਹੈ ਕਦੇ ਦਰਸ਼ਨ ਦਿਖਾਏਗਾ ਜੇ ਪਿਆਸ ਭੇਜੀ ਹੈ ਤੇ ਪਿਆਸ ਬੁਝਾਉਣ ਵਾਲਾ ਵੀ ਇੱਕ ਦਿਨ ਆ ਜਾਏਗਾ ਇੱਛਾ ਦਿੱਤੀ ਹੈ ਇਹ ਕਿਤੇ ਛੋਟੀ ਜੀ ਗੱਲ ਨਹੀਂ ਕਾਂਖੀ ਕਾਂਖੀ ਦਾ ਅਰਥ ਹੈ ਆਕਾਂਖਸ਼ਾ ਰੱਖਣ ਵਾਲਾ ਇੱਛਾ ਰੱਖਣ ਵਾਲਾ ਇੱਕ ਹੈ ਦਰਸ਼ ਤੁਹਾਰੋ ਜਿਹਨੂੰ ਤੇਰੇ ਦਰਸ਼ਨਾਂ ਦੀ ਇੱਛਾ ਹੈ ਨਾਨਕ ਉਨ ਸੰਗ ਮੋਹੇ ਉਧਾਰੋ ਉਹਨਾਂ ਦੀ ਸੰਗਤ ਕਰਕੇ ਮੇਰਾ ਉਧਾਰ ਹੋ ਜਾਏ ਮੇਰਾ ਭਲਾ ਹੋ ਜਾਏ ਇੱਛਾ ਬਣ ਜਾਣੀ ਇਹ ਵੀ ਉਹਦੀ ਕਿਰਪਾ ਤੋਂ ਬਿਨਾਂ ਇੱਛਾ ਬਣ ਨਹੀਂ ਸਕਦੀ ਤੇ ਇਹਦੇ ਅੰਦਰ ਵੀ ਚਾਅ ਪੈਦਾ ਹੋ ਗਿਆ ਕੀ ਕਦੇ ਮੇਰੇ ਤੇ ਵੀ ਕਿਰਪਾ ਹੋਏਗੀ ਕੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਵਾਲੇ ਸਤਿਗੁਰੂ ਦੇ ਮੈਨੂੰ ਵੀ ਦੀਦਾਰ ਹੋਣਗੇ ਬਾਜਾਂ ਵਾਲੇ ਸਤਿਗੁਰ ਕਦੋਂ ਹੋਣਗੇ ਦੀਦਾਰ ਬਾਜਾਂ ਵਾਲੇ ਸਤਿਗੁਰ ਕਦੋਂ ਹੋਣਗੇ ਦੀਦਾਰ ਬਾਜਾਂ ਵਾਲੇ ਸਤਿਗੁਰ ਕਦੋਂ ਹੋਣਗੇ ਦੀਦਾਰ ਬਾਜਾਂ ਵਾਲੇ ਸਤਿਗੁਰ ਕਦੋਂ ਧਾਰਨਾ ਫੜੀ ਸੀ ਨਾ ਮਨ ਲੋਚਦਾ ਤਰਸ ਜ਼ਰੂਰ ਹੋਣਗੇ ਬੜਾ ਮਨ ਵਿਆਕੁਲ ਸੀ ਤੇ ਕਿਸੇ ਨੇ ਸਲਾਹ ਦਿੱਤੀ ਕਹਿੰਦੇ ਸੈਦਿਆ ਤੇਰੇ ਕੋਲ ਜੇ ਟਾਈਮ ਨਹੀਂ ਲੱਗਦਾ ਤੇ ਅਰਦਾਸਾਂ ਕਰਿਆ ਕਰ ਮਹਾਰਾਜ ਆ ਜਾਣਗੇ ਆਖਣ ਲੱਗਾ ਮੇਰੇ ਕੋਲ ਉਹਨਾਂ ਨੇ ਗਰੀਬ ਕੋਲੋਂ ਕੀ ਲੈਣਾ ਆ ਕੇ ਏਡੀ ਦੂਰ ਮੇਰੇ ਕੋਲ ਕੀ ਕਰਨ ਆਉਣਗੇ ਮੇਰੇ ਕੋਲ ਕੀ ਕਰਨ ਆਉਣਗੇ ਮੇਰੇ ਕੋਲ ਐਸਾ ਕੀ ਹੈ ਜਿਹਦੇ ਕਰਕੇ ਖੁਸ਼ ਹੋ ਜਾਣਗੇ ਆਖਣ ਲੱਗੇ ਸੈਦਿਆ ਤੇਰੇ ਕੋਲ ਗਰੀਬੀ ਹੈ ਪਰ ਤੇਰੇ ਕੋਲ ਮਨ ਦੀ ਗਰੀਬੀ ਵੀ ਨਾਲ ਹੈ ਸੱਚੇ ਪਾਤਸ਼ਾਹ ਨੇ ਪੈਸਾ ਨਹੀਂ ਵੇਖਣਾ ਮਾਇਆ ਨਹੀਂ ਵੇਖਣੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਰੂਰ ਆਉਣਗੇ ਅੰਦਰ ਪ੍ਰੇਮ ਹੋਣਾ ਚਾਹੀਦਾ ਗੋਬਿੰਦ ਭਾਓ ਭਗਤ ਦਾ ਭੁੱਖਾ ਉਹ ਤੇ ਪਿਆਰ ਦਾ ਭੁੱਖਾ ਹੈ ਨਾ ਤੂੰ ਆਵਾਂ ਹੈ ਬਸ ਵੇਦ ਪੜ੍ਹਾਵਣੇ ਨਾ ਤੂੰ ਆਵਾਂ ਹੈ ਬਸ ਬਹੁਤ ਕਿਤੇ ਬਹੁਤ ਕਢਾਵਣੇ ਨਾ ਤੂੰ ਆਵਾਂ ਹੈ ਬਸ ਵੇਦ ਪੜ੍ਹਾਵਣੇ ਨਾ ਤੂੰ ਆਵਾਂ ਹੈ ਬਸ ਤੀਰਥ ਨਹਾਈਏ ਨਾ ਤੂੰ ਆਵਾਂ ਹੈ ਬਸ ਧਰਤੀ ਧਾਈਏ ਨਾ ਤੂੰ ਆਵਾਂ ਹੈ ਬਸ ਕਿਤੇ ਸਿਆਣ ਪੈ ਨਾ ਤੂੰ ਆਵਾਂ ਹੈ ਬਸ ਬਹੁਤਾ ਦਾਨ ਦੇ ਸਭ ਕੋ ਤੇਰੇ ਬਸ ਅਗਮ ਅਗੋਚਰਾ ਤੂੰ ਭਗਤਾਂ ਕੈ ਬਸ ਭਗਤਾਂ ਤਾਣ ਤੇਰਾ ਉਹ ਤੇ ਹੋਰ ਕਿਸੇ ਗੱਲ ਚ ਖੁਸ਼ ਹੁੰਦੇ ਹੀ ਨਹੀਂ ਤੂੰ ਯਾਦ ਕਰਿਆ ਕਰ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਖੁਸ਼ ਹੋ ਗਏ ਸੈਰ ਕਰਨ ਦੇ ਬਹਾਨੇ ਅੱਜ ਸਤਲੁਜ ਦੇ ਕਿਨਾਰੇ ਆ ਗਏ ਜਿੱਥੇ ਉਡੀਕਦਾ ਸੀ ਮਹਾਰਾਜ ਕਿੱਧਰ ਜਾਣਾ ਹੈ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਪਿਆਰ ਵਾਲਾ ਉਡੀਕਦਾ ਹੈ ਖਿੱਚ ਪਈ ਹੋਈ ਹੈ ਗਰੀਬ ਨਵਾਜ਼ ਸੱਚੇ ਪਾਤਸ਼ਾਹ ਵੇਖੋ ਬੜੇ ਮਲਾਹ ਨੇ ਦੱਸੋ ਕਿਹੜੀ ਬੇੜੀ ਤੇ ਬਹਿਣਾ ਤੇ ਸੈਰ ਕਰਨੀ ਦਰਿਆ ਦੀ ਵੱਡੀਆਂ ਵੱਡੀਆਂ ਬੇੜੀਆਂ ਚਾਰ ਚਾਰ ਇੱਕ ਇੱਕ ਬੇੜੀ ਤੇ ਮਲਾਹ ਵੱਡੀਆਂ ਵੱਡੀਆਂ ਬੇੜੀਆਂ ਦੱਸੋ ਮਹਾਰਾਜ ਕਹਿੰਦੇ ਨਹੀਂ ਕੋਈ ਹੋਰ ਉਡੀਕਦਾ ਹੁਣ ਹਰ ਬੰਦਾ ਨਹੀਂ ਨਾ ਸਮਝ ਸਕਦਾ ਹਿਰਦੇ ਦੀ ਵੇਦਨ ਨੂੰ ਲੱਗੀਆਂ ਵਾਲੇ ਜਾਣਦੇ ਨੇ ਤੜਪ ਜਿਹੜੀ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਸਮਝਦੇ ਸਨ ਹਰ ਬੰਦਾ ਕਿੱਥੇ ਸਮਝੇ ਜਿੱਥੇ ਉਹ ਉਡੀਕਦਾ ਸੀ ਉਹਦੀ ਬੇੜੀ ਕੋਲ ਚਲੇ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਆਰ ਦੇ ਬੱਝੇ ਹੋਏ ਮੈਂ ਵਸ ਹਾਂ ਭਗਤਾਂ ਦੇ ਕਿਹੜੀ ਗੱਲੋਂ ਖੁਸ਼ ਹੁੰਦੇ ਹੋ ਕਿਸੇ ਗੱਲੋਂ ਮੈਂ ਵਸ ਨਹੀਂ ਕੋਈ ਮੈਨੂੰ ਖੁਸ਼ ਨਹੀਂ ਕਰ ਸਕਦਾ ਇਹ ਖਾਸ ਫੈਸਲਾ ਸਭ ਕੋ ਤੇਰਾ ਬਸ ਅਗਮ ਅਗੋਚਰਾ ਉਹਦੇ ਵਸ ਤੇ ਸਾਰਾ ਕੁਝ ਹੀ ਹੈ ਪਰ ਉਹ ਕਿਹਦੇ ਵਸ ਹੈ ਸਭ ਕੋ ਤੇਰਾ ਬਸ ਅਗਮ ਅਗੋਚਰਾ ਤੂੰ ਭਗਤਾਂ ਕੇ ਬਸ ਮੈਂ ਵਸ ਹਾਂ ਭਗਤਾਂ ਦੇ ਜਦੋਂ ਕਹਿ ਦੇਣ ਫਿਰ ਮੰਨਣੀ ਪੈਂਦੀ ਹੈ ਉਹਨਾਂ ਦਾ ਕਿਹਾ ਕਦੇ ਨਾ ਮੋੜਾਂ ਵਸ ਹਾਂ ਭਗਤਾਂ ਦੇ ਉਹਨਾਂ ਦਾ ਕਿਹਾ ਕਦੇ ਨਾ ਮੋੜਾਂ ਬੋਲੋ ਉਹਨਾਂ ਜਸ ਅਗਮ ਅਗੋਚਰਾ ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ ਉਹਨਾਂ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਵਸ ਕਰਨ ਵਾਲੇ ਉਹਦੇ ਪਿਆਰੇ ਹੀ ਹੈ ਮੈਂ ਭਗਤਾਂ ਦੇ ਵਸ ਹਾਂ ਕਿਸੇ ਦੇ ਨਹੀਂ ਮੰਨਦਾ ਪਿਆਰਿਆਂ ਦੀ ਭਗਤਾਂ ਦੀ ਮੰਨਣਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜ ਬਹਾਨੇ ਸੈਰ ਦੇ ਬਹਾਨੇ ਅੱਜ ਸੈਦੇ ਮਲਾਹ ਨੂੰ ਦਰਸ਼ਨ ਦੇਣ ਵਾਸਤੇ ਆਏ ਉਹਦੀ ਬੇੜੀ ਕੋਲ ਖਲੋ ਕੇ ਪੁੱਛਦੇ ਨੇ ਆਹ ਬੇੜੀ ਕਿਹਦੀ ਹੈ ਦੱਸੋ ਹੋਰ ਮਲਾਹ ਆਵਾਜ਼ਾਂ ਮਾਰਦੇ ਨੇ ਇੱਧਰ ਆ ਜਾਓ ਮਹਾਰਾਜ ਇੱਧਰ ਆ ਜਾਓ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਹਦੀ ਬੇੜੀ ਕੋਲ ਹੀ ਜਾ ਕੇ ਖਲੋ ਆਹ ਬੇੜੀ ਵਾਲਾ ਕਿੱਥੇ ਆ ਉਹਨੂੰ ਸੱਦੋ ਬਈ ਕਹਿੰਦੇ ਜੀ ਅੰਦਰ ਉਹਦਾ ਛੱਪਰੀ ਨਾਲ ਹੀ ਸੀ ਕੱਚਾ ਕੋਠਾ ਛੱਪਰੀ ਕਹਿੰਦੇ ਉਹਦੇ ਚ ਬੈਠਾ ਹੋਣਾ ਮਲਾਹ ਕਹਿੰਦੇ ਨੇ ਸੇਵਾਦਾਰ ਕਹਿੰਦੇ ਨੇ ਮਹਾਰਾਜ ਸਦਕੇ ਲਿਆਈਏ ਬੁਲਾਈਏ ਕਲਗੀਆਂ ਵਾਲੇ ਕਹਿੰਦੇ ਨੇ ਨਹੀਂ ਮੈਂ ਆਪੇ ਹੀ ਆਵਾਜ਼ ਮਾਰਾਂਗਾ ਆਪ ਗਏ ਸੇਵਾਦਾਰ ਨਹੀਂ ਨਾਲ ਪਿੱਛੇ ਪਿੱਛੇ ਸੰਗਤ ਸੇਵਾਦਾਰ ਵੀ ਹੈਰਾਨ ਹੁੰਦੇ ਨੇ ਮਹਾਰਾਜ ਦੇ ਕੌਤਕ ਵੇਖ ਕੇ ਅਨੋਖੀਆਂ ਖੇਡਾਂ ਵੇਖ ਕੇ ਉਹਦੇ ਬੂਹੇ ਚ ਖਲੋ ਕੇ ਗਰੀਬ ਦੀ ਛੱਪਰੀ ਚ ਖਲੋ ਕੇ ਬੂਹੇ ਚ ਕਹਿੰਦੇ ਨੇ ਇਹ ਛੱਪਰੀ ਦਿਆ ਮਾਲਕਾ ਬੇੜੀ ਦਿਆ ਮਾਲਕਾ ਬਾਹਰ ਆ ਬਈ ਬੜੇ ਪਿਆਰ ਨਾਲ ਮਹਾਰਾਜ ਨੇ ਆਵਾਜ਼ ਦਿੱਤੀ ਬਹੁਤਾ ਹੀ ਪਿਆਰ ਨਾਲ ਸਤਿਗੁਰਾਂ ਨੇ ਸੱਦਿਆ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋੜ ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕਹਿੰਦੇ ਉਹ ਕੌੜਾ ਬੋਲਦਾ ਹੀ ਨਹੀਂ ਕਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆ ਬਈ ਬਾਹਰ ਜਦੋਂ ਸੈਦਾ ਕਹਿੰਦੇ ਨੇ ਮਲਾਹ ਬਾਹਰ ਆਇਆ ਨਾ ਇਹਨੇ ਸਾਹਮਣੇ ਖਲੋਤਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੱਕਿਆ ਸੀਸ ਉੱਤੇ ਕਲਗੀ ਸੋਭਦੀ ਹੈ ਚਰਨਾਂ ਵਿੱਚ ਮਖਮਲੀ ਜੋੜਾ ਪਾਇਆ ਹੈ ਬਹੁਤ ਸੁੰਦਰ ਪੁਸ਼ਾਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਮਰ ਕੱਸਾ ਲੱਗਾ ਸ੍ਰੀ ਸਾਹਿਬ ਪਾਈ ਹੋਈ ਹੈ ਵੱਡੀ ਸ੍ਰੀ ਸਾਹਿਬ ਇੱਕ ਹੱਥ ਵਿੱਚ ਫੜੀ ਹੈ ਸਤਿਗੁਰਾਂ ਦਾ ਬਾਜ ਉੱਪਰ ਗੇੜੀਆਂ ਦਿੰਦਾ ਫਿਰਦਾ ਹੈ ਨੀਲੇ ਦੇ ਸ਼ਾਹ ਸਵਾਰ ਸਾਹਮਣੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਖਲੋ ਗਏ ਸਤਿਗੁਰ ਦੇ ਦਗ ਦਗ ਕਰਦੇ ਚਿਹਰੇ ਨੂੰ ਤੱਕਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹੈਰਾਨ ਹੁੰਦਾ ਮਹਾਰਾਜ ਦੇ ਚਿਹਰੇ ਵੱਲ ਵੇਖ ਕੇ ਕਹਿੰਦਾ ਰਾਜੇ ਮਹਾਰਾਜੇ ਵੀ ਵੇਖੇ ਆ ਬੜੇ ਪਰ ਇਹ ਸੱਚਾਈ ਹੈ ਹੈ ਰਾਜਿਆਂ ਦਾ ਮਹਾਰਾਜ ਕੌਣ ਹੈ ਇਹਨਾਂ ਦੀ ਰੀਸ ਕਰ ਲਏਗਾ ਜਿਹੜਾ ਬਾਜਾ ਵਾਲਾ ਸੱਚਾ ਪਾਤਸ਼ਾਹ ਹੈ ਰਾਜਿਆਂ ਦਾ ਮਹਾਰਾਜ ਬਾਜਾ ਵਾਲਾ ਸੱਚਾ ਬਾਜਾ ਵਾਲਾ ਸੱਚਾ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦੇ ਦੀਦਾਰ ਕੀਤੇ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ ਸੁਰਤ ਮੈਂ ਨਾ ਸੁਰਤ ਹੋ ਧਿਆਨ ਮੈਂ ਨਾ ਧਿਆਨ ਰਹੇ ਹੋ ਗਿਆਨ ਮੈਂ ਨਾ ਗਿਆਨ ਰਹੇ ਹੋ ਗਤ ਮੈਂ ਨਾ ਗਤ ਹੈ ਠੰਡਾ ਹੋ ਗਿਆ ਮਨ ਸ਼ੀਤਲ ਹੋ ਗਿਆ ਬਾਜਾਂ ਵਾਲੇ ਸਤਿਗੁਰੂ ਕਹਿੰਦੇ ਨੇ ਸੈਰ ਕਰਾ ਸੀ ਤੇ ਨਾ ਸਤਲੁਜ ਵੇਖਣਾ ਹੈ ਤੇ ਦੂਜੇ ਬੰਨੇ ਲਾ ਦੇ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਬੇੜੀ ਚ ਬਹਿ ਕੇ ਜਾਣਾ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਬੇੜੀ ਚ ਬਹਿ ਗਏ ਬੇੜੇ ਚ ਸਵਾਰ ਹੋਏ ਮਹਾਰਾਜ ਨਾਲ 21 ਸੇਵਾਦਾਰ 20 ਸੇਵਾਦਾਰ 21ਵੇਂ ਮਹਾਰਾਜ ਆਪ ਕਹਿੰਦੇ ਭਾਈ ਬਹਿ ਜਾਓ ਸਾਰੇ ਸਾਰੇ ਬਹਿ ਗਏ ਬਾਕੀ ਦੇ ਮਲਾਹ ਵੇਖਦੇ ਹੀ ਰਹਿ ਗਏ ਖਾਲੀ ਕਿਉਂਕਿ ਪਿਆਰ ਵਾਲੇ ਦੀ ਗੋਦ ਪਿਆਰ ਵਾਲੇ ਨੂੰ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਦੇਣੇ ਸਨ ਬਾਕੀਆਂ ਨੇ ਤੇ ਵੇਖਦੇ ਹੀ ਰਹਿ ਜਾਣਾ ਗੁਰਮੁਖੋ ਬੜੇ ਲੋਕ ਨੇ ਹੱਥ ਮਲਦੇ ਹੀ ਰਹਿ ਜਾਂਦੇ ਸਾਰੀ ਜ਼ਿੰਦਗੀ ਸਤ ਸੰਗਤ ਖਾਲੀ ਰਹਿ ਗਏ ਤਲੀਆਂ ਤਲੀਆਂ ਮਲਦੇ ਰਹਿ ਜਾਂਦੇ ਨੇ ਸਾਰੀ ਜ਼ਿੰਦਗੀ ਨੀਵੇਂ ਪੌਣ ਮੁਰਾਦੇ ਮੁਰਾਦਾਂ ਉੱਚੀਆਂ ਕਢਵਾਲੇ ਢੈਂਦੇ ਆ ਮਨੋ ਦਾ ਨੀਵਾਂ ਸੀ ਨਿਮਾਣਾ ਸੀ ਤੇ ਖੁਸ਼ੀ ਲੈ ਲਈ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਉਹਦੀ ਬੇੜੀ ਚ ਸਵਾਰ ਹੋਏ ਕਹਿੰਦੇ ਨੇ ਚੱਪੂ ਮਾਰਦਾ ਟਿਕਟਕੀ ਲਗਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਿਹਰੇ ਵੱਲ ਤੱਕਦਾ ਪਰਾਂ ਮੂੰਹ ਨਹੀਂ ਕਰਦਾ ਵੇਖੀ ਜਾਂਦਾ ਅੱਖਾਂ ਨਹੀਂ ਰੱਜਦੀਆਂ ਦਰਸ਼ਨ ਕਰ ਕਰਕੇ ਪਿਆਰ ਵਾਲਿਆਂ ਦੀਆਂ ਅੱਖਾਂ ਕਦੇ ਰੱਜ ਵੀ ਨਹੀਂ ਸਕਦੀਆਂ ਮੈਂ ਇੱਕ ਮਾਤਾ ਨੂੰ ਮਿਲਿਆ ਪਾਤੜਾਂ ਸ਼ਹਿਰ ਵਿੱਚ ਉਹ ਮੈਨੂੰ ਆਉਂਦੀ ਹੈ ਬਾਬਾ ਜੀ ਮੈਂ ਉੱਥੋਂ ਤੁਰਿਆ ਨਹੀਂ ਜਾਂਦਾ ਮੈਂ ਕਿਹਾ ਮਾਤਾ ਕਿੰਨੀ ਕੁ ਉਮਰ ਹੋ ਗਈ ਕਹਿੰਦੀ 90 ਸਾਲਾਂ ਦੀ ਹੋ ਗਈ ਉਮਰ ਮੇਰੀ ਤੇ ਮੈਂ ਆਖਿਆ ਕਹਿੰਦੀ ਬਾਬਾ ਜੀ ਮੈਨੂੰ ਇੱਕ ਗੱਲ ਦੱਸੋ ਵੀ ਮੈਂ ਨਾ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਨੇ ਔਰ ਦਰਸ਼ਨ ਵੀ ਰੱਜ ਰੱਜ ਕੀਤੇ ਬੜੇ ਦਰਸ਼ਨ ਕਹਿੰਦੀ ਮੇਰਾ ਪਿੰਡ ਉੱਥੇ ਨੇੜੇ ਹੁੰਦਾ ਸੀ ਅਸੀਂ ਮਹਾਰਾਜ ਦੇ ਮਹਾਂਪੁਰਖਾਂ ਦੇ ਚੜ੍ਹਦੀ ਜਵਾਨੀ 'ਚ ਦਰਸ਼ਨ ਕੀਤੇ ਨੇ ਸਾਡੇ ਵਹਿੰਦਿਆਂ ਵਹਿੰਦਿਆਂ ਉਹ ਬਜ਼ੁਰਗ ਹੋਏ ਨੇ ਤੇ ਸਾਡੇ ਵਹਿੰਦਿਆਂ ਵਹਿੰਦਿਆਂ ਉਹਨਾਂ ਨੇ ਸਰੀਰ ਛੱਡਿਆ ਆਖਣ ਲੱਗੀ ਬਾਬਾ ਜੀ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਬੜੇ ਦਰਸ਼ਨ ਕੀਤੇ 75 'ਚ ਸੱਚਖੰਡ ਚਲੇ ਗਏ ਬਾਬਾ ਮੀਹਾਂ ਸਿੰਘ ਜੀ ਦੇ ਬੜੇ ਦਰਸ਼ਨ ਕੀਤੇ ਸਿਆੜ ਸਾਹਿਬ ਵਾਲਿਆਂ ਦੇ ਅਸੀਂ ਸੰਤ ਬਾਬਾ ਕਿਸ਼ਨ ਸਿੰਘ ਰਾੜੇ ਵਾਲੇ ਜਿਹੜੇ ਉਦੋਂ ਬਾਅਦ ਹੋਏ ਉਹਨਾਂ ਦੇ ਦਰਸ਼ਨ ਬੜੇ ਕੀਤੇ ਫਿਰ ਕਹਿੰਦੇ ਜਦੋਂ ਉਹ ਵੀ ਸੱਚਖੰਡ ਚਲੇ ਗਏ 90 ਤੋਂ ਬਾਅਦ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਸਨ ਉਹਨਾਂ ਦੇ ਸੇਵਾਦਾਰ ਅੱਗੇ ਉਹਨਾਂ ਦੇ ਬੜੇ ਦਰਸ਼ਨ ਕੀਤੇ ਫਿਰ ਰਾੜਾ ਸਾਹਿਬ ਜਾਣਾ ਨਾਨਕਸਰ ਬਾਬਾ ਈਸ਼ਰ ਸਿੰਘ ਦੇ ਵੀ ਦਰਸ਼ਨ ਕੀਤੇ ਕਹਿੰਦੇ ਜੀ ਹੁਣ ਤੱਕ ਦਰਸ਼ਨ ਹੀ ਕਰਦੇ ਆਏ ਆ ਕਹਿੰਦੀ ਹੈ ਮਰਨ ਕਿਨਾਰੇ ਪਹੁੰਚ ਗਈਆਂ ਹੁਣ ਸਰੀਰ ਸਾਥ ਨਹੀਂ ਦਿੰਦਾ ਸਰੀਰ ਜਰਜਰਾ ਹੋ ਗਿਆ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ ਵਾਲੀ ਗੱਲ ਬਣ ਗਈ ਹੈ ਪਤਾ ਹੈ ਵੀ ਹੁਣ ਸਮਾਂ ਨੇੜੇ ਆ ਗਿਆ ਪਰ ਮੈਂ ਪੁੱਛਣਾ ਇਹ ਚਾਹੁੰਦੀ ਹਾਂ ਵੀ ਮੈਨੂੰ ਇਹ ਦੱਸੋ ਵੀ ਜਿਉਂ ਅਸੀਂ ਹੋਸ਼ ਸੰਭਾਲੀ ਹੈ ਉਦੋਂ ਤੋਂ ਦਰਸ਼ਨ ਕਰਨ ਲੱਗੀ ਹਾਂ 90 ਸਾਲਾਂ ਦੀ ਹੋ ਗਈਆਂ ਤਕਰੀਬਨ 80 ਸਾਲ ਤੋਂ ਦਰਸ਼ਨ ਹੀ ਕਰਦੇ ਆ ਰਹੇ ਹਾਂ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਅੱਖਾਂ ਅਜੇ ਵੀ ਨਹੀਂ ਰੱਜੀਆਂ ਅਜੇ ਵੀ ਤਰਸਦੀਆਂ ਨੇ ਮੈਂ ਹੈਰਾਨ ਇਸ ਗੱਲੋਂ ਆ ਵੀ 80 ਸਾਲ ਹੋ ਗਏ ਰੱਜਣਗੀਆਂ ਕਦੋਂ ਮੈਂ ਕਿਹਾ ਮਾਤਾ ਇਹ ਨਹੀਂ ਰੱਜਣੀਆਂ ਇਹ ਤੇ ਇਹ ਹੁਣ ਵੇਖੋ ਅਖਬਾਰ ਪੜ੍ਹਦੇ ਹੋ ਨਾ ਤੁਸੀਂ ਪੇਪਰ ਪੜ੍ਹਦੇ ਹੋ ਪੇਪਰ ਪੜ੍ਹੋਗੇ ਅੱਜ ਵਾਲਾ ਕੱਲ ਵਾਲੇ ਦਿਨ ਪੜ੍ਹਨ ਨੂੰ ਦਿਲ ਨਹੀਂ ਕਰਦਾ ਕੱਲ ਨਵਾਂ ਚਾਹੀਦਾ ਹੈ ਚਲੋ ਇੱਕ ਦੀ ਦੋ ਦਿਨ ਪੜ੍ਹ ਲਓਗੇ ਇੱਕ ਇੱਕ ਖਬਰ ਬਾਰ ਬਾਰ ਪੜ੍ਹੀ ਜਾਓ ਚਲੋ ਦੋ ਦਿਨ ਪੜ੍ਹ ਲਓਗੇ ਇਦੂ ਬਾਅਦ ਨਹੀਂ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਦੋਂ ਦੇ ਪੜ੍ਹਦੇ ਹੀ ਆਉਂਦੇ ਹਾਂ ਇਹ ਨੀਤੀ ਨਵੀਂ ਹੈ ਆਖੋ ਸਤਿਨਾਮ ਵਾਹਿਗੁਰੂ ਸਤਿ ਸ੍ਰੀ ਅਕਾਲ ਰੋਜ਼ ਰੋਜ਼ ਕੀਰਤਨ ਸੁਣੀ ਜਾਓ ਮਨ ਅੱਕਦਾ ਕਿਤੇ ਬਾਬਾ ਆਨੰਦ ਸਿੰਘ ਜੀ ਨੇ ਪੁੱਛਿਆ ਆਪਣੇ ਸੇਵਾਦਾਰਾਂ ਨੂੰ ਕਹਿੰਦੇ ਨੇ ਬਬੀਹਾ ਜਿਹੜਾ ਹੈ ਸਵੰਤੀ ਬੂੰਦ ਨੂੰ ਤਰਸਦਾ ਰਹਿੰਦਾ ਹੈ ਦੱਸੋ ਖਾਂ ਭਲਾ ਉਹਨੂੰ ਸਵੰਤੀ ਬੂੰਦ ਮਿਲ ਜਾਣੀ ਚਾਹੀਦੀ ਹੈ ਤੇ ਸੇਵਾਦਾਰ ਆਂਦੇ ਨੇ ਬਾਬਾ ਜੀ ਮਿਲ ਜਾਣੀ ਚਾਹੀਦੀ ਹੈ ਕਹਿੰਦੇ ਗਲਤ ਜਵਾਬ ਦੂਜੇ ਨੂੰ ਉਹ ਕਹਿੰਦਾ ਬਾਬਾ ਜੀ ਸਵੰਤੀ ਬੂੰਦ ਨਹੀਂ ਮਿਲਣੀ ਚਾਹੀਦੀ ਮਹਾਂਪੁਰਸ਼ ਕਹਿੰਦੇ ਇਹ ਵੀ ਗਲਤ ਜਵਾਬ ਫਿਰ ਕਹਿੰਦੇ ਬਾਬਾ ਜੀ ਤੁਸੀਂ ਦੱਸ ਦਿਓ ਵੀ ਬਬੀਹਾ ਸਵੰਤੀ ਬੂੰਦ ਨੂੰ ਲੋਚਦਾ ਹੈ ਸਵਾਂਤੀ ਬੂੰਦ ਇੱਕ ਨੇ ਆਖਿਆ ਮਿਲ ਜਾਣੀ ਚਾਹੀਦੀ ਹੈ ਦੂਜਾ ਕਹਿੰਦਾ ਨਹੀਂ ਮਿਲਣੀ ਚਾਹੀਦੀ ਹੋਣਾ ਕੀ ਚਾਹੀਦਾ ਹੈ ਕਹਿੰਦੇ ਅਰਦਾਸ ਇਹ ਕਰੋ ਵੀ ਉਹਨੂੰ ਸਵਾਂਤੀ ਬੂੰਦ ਮਿਲ ਵੀ ਜਾਏ ਤੇ ਉਹਦੀ ਪਿਆਸ ਵੀ ਅੱਗੇ ਨਾਲੋਂ ਦੁੱਗਣੀ ਹੋ ਜਾਏ ਇਹ ਸੱਚਾਈ ਹੈ ਕਿ ਜਦੋਂ ਵੀ ਗੁਰਮੁਖਾਂ ਨੂੰ ਰੰਗ ਚੜ੍ਹਦਾ ਹੈ ਨਾ ਦਰਸ਼ਨ ਹੁੰਦੇ ਨੇ ਪਿਆਸ ਘਟਦੀ ਨਹੀਂ ਇਹ ਐਸੀ ਖਿੱਚ ਹੈ ਸਗੋਂ ਦੁੱਗਣੀ ਹੋ ਜਾਂਦੀ ਹੈ ਜਿਹੜੇ ਭਜਨ ਕਰਨ ਵਾਲੇ ਇਹ ਥੋੜ੍ਹਾ ਹੈ ਵੀ ਅੱਜ ਸਿਰਾ ਪਾ ਲਿਆ ਵੀ ਚੌਂਕੜਾ ਮਾਰਿਆ ਕਈ ਸਾਲਾਂ ਤੋਂ ਬੈਠਾ ਸੀ ਅੱਜ ਬਹਿ ਗਿਆ ਤੇ ਅੱਜ ਇੱਕ ਝਲਕਾਰਾ ਪਿਆ ਤੇ ਗੱਲ ਖਤਮ ਖਤਮ ਨਹੀਂ ਹੁੰਦੀ ਸਗੋਂ ਤੇ ਪਿਆਸ ਹੋਰ ਵੱਧ ਜਾਂਦੀ ਇਹ ਭੁੱਖ ਪਿਆਰੀ ਏ ਅਰਦਾਸ ਵੀ ਇਹੀ ਕਰਨੀ ਚਾਹੀਦੀ ਏ ਇਹ ਭੁੱਖ ਪਿਆਰੀ ਏ ਇਹ ਭੁੱਖ ਪਿਆਰੀ ਏ ਹਰ ਵੇਲੇ ਲੱਗਦੀ ਰਵੇ ਗੰਗਾ ਇਹ ਦਰਸ਼ਨ ਦੀ ਆ ਗੰਗਾ ਹਰ ਵੇਲੇ ਵਗਦੀ ਰਵੇ ਗੰਗਾ ਗੰਗਾ ਦਰਸ਼ਨ ਦੀ ਹਰ ਵੇਲੇ ਵਗਦੀ ਰਵੇ ਜੱਗ ਨਾਲੋਂ ਵਿੱਠੀ ਉਹਨਾਂ ਨੂੰ ਕੀ ਪਤਾ ਜਿੰਨਾ ਲਾ ਕੇ ਨਾ ਡਿੱਠੀ ਜਿਹਨੂੰ ਦਰਸ਼ਨਾਂ ਦਾ ਪਤਾ ਹੀ ਨਹੀਂ ਉਹਨੂੰ ਸਵਾਦ ਕੀ ਆਉਣਾ ਹੈ ਜਿਹਦੇ ਅੰਦਰ ਇੱਛਾ ਹੀ ਨਹੀਂ ਉਹਨੂੰ ਕੀ ਪਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀ ਨੇ ਸ਼ਾਂਤੀ ਕੀ ਹੈ ਸਿਮਰਨ ਵਿੱਚ ਕਿੰਨਾ ਕੁ ਆਨੰਦ ਆਉਂਦਾ ਜਿਹੜਾ ਤੁਰਿਆ ਹੀ ਨਹੀਂ ਇਸ ਰਾਹ ਤੇ ਉਹਨੂੰ ਕੀ ਸਮਝ ਹੈ ਮਹਾਰਾਜ ਉਹਦੀ ਬੇੜੀ ਦੇ ਵਿੱਚ ਬੈਠੇ ਆ ਸਾਰੇ ਸੇਵਕ ਤੇ ਟਿਕਟ ਕੀ ਲਗਾ ਕੇ ਵੇਖੀ ਜਾਂਦਾ ਹੈ ਮਹਾਰਾਜ ਕਹਿੰਦੇ ਓਏ ਮੇਰੇ ਵੱਲ ਹੀ ਵੇਖੀ ਜਾਂਦਾ ਹੈ ਕਹਿੰਦਾ ਮਹਾਰਾਜ ਮੇਰਾ ਤੁਹਾਡੇ ਵੱਲੋਂ ਨਜ਼ਰਾਂ ਹਟਾਉਣ ਨੂੰ ਜੀ ਨਹੀਂ ਕਰਦਾ ਇੱਛਾ ਕੀ ਹੈ ਤੇਰੀ ਬਸ ਤੁਸੀਂ ਸਾਹਮਣੇ ਰਹੋ ਮੈਂ ਤੁਹਾਡੇ ਦਰਸ਼ਨ ਕਰਦਾ ਨਾ ਮੇਰੀ ਹੋਰ ਕੋਈ ਇੱਛਾ ਨਹੀਂ ਸੱਚੇ ਪਾਤਸ਼ਾਹ ਵੇਖੋ ਗੁਰਮੁਖੋ ਪੋਤਰੇ ਦਾ ਮੋਹ ਤਾਂ ਹੁੰਦਾ ਉਹਦੇ ਵਿੱਚੋਂ ਪੁੱਤਰ ਦਿਸਦਾ ਹੈ ਹੁਣ ਪੁੱਤਰ ਦਾ ਮੋਹ ਤੇ ਮਾਂ ਨੇ ਕਰਨਾ ਹੀ ਹੈ ਮਾਂ ਨੂੰ ਪੁੱਤਰ ਦਾ ਚਿਹਰਾ ਪਿਆਰਾ ਲੱਗਦਾ ਲੱਖਾਂ ਚਿਹਰੇ ਦੁਨੀਆ 'ਚ ਹੋਣ ਸੋਹਣੇ ਪੁੱਤ ਕਾਲਾ ਕੋਝਾ ਵੀ ਹੋਵੇ ਪਰ ਮਾਂ ਨੂੰ ਪੁੱਛ ਕੇ ਵੇਖੋ ਕਹਿੰਦੇ ਬਾਦਸ਼ਾਹ ਦਾ ਮੁੰਡਾ ਬੜਾ ਸੋਹਣਾ ਹੈ ਗੋਲੀ ਬੈਠੀ ਆਪਣੇ ਬੱਚੇ ਨੂੰ ਬਾਹਰ ਛੱਪਰੀ ਦੇ ਵਿੱਚ ਪੰਘੂੜੇ 'ਚ ਪਾ ਕੇ ਛੋਟੇ ਜਿਹੇ 'ਚ ਖਿਡਾਵੇ ਆਖੇ ਜੀ ਰਾਜੇ ਦਾ ਮੁੰਡਾ ਬੜਾ ਸੋਹਣਾ ਹੈ ਕਹਿੰਦੀ ਹੋਣਾ ਸੋਹਣਾ ਪਰ ਮੇਰੀਆਂ ਨਜ਼ਰਾਂ ਨਾਲ ਇੱਥੇ ਐਸ ਪੰਘੂੜੇ 'ਚ ਪਾ ਕੇ ਵੇਖੋ, ਭਾਵੇਂ ਸੋਨੇ ਦੇ ਪੰਘੂੜੇ 'ਚ ਖੇਡਦਾ, ਮੇਰੀਆਂ ਨਜ਼ਰਾਂ ਨਾਲ ਵੇਖੋ, ਮੈਨੂੰ ਇਹਦੇ ਬਿਨਾਂ ਕੋਈ ਪਿਆਰਾ ਨਹੀਂ ਲੱਗਦਾ, ਆਹੀ ਚਿਹਰਾ ਸੋਹਣਾ ਲੱਗਦਾ, ਕਿਉਂਕਿ ਮਮਤਾ ਹੀ ਇੱਦਾਂ ਦੀ ਹੈ। ਹੁਣ ਮਾਂ ਨੂੰ ਬੱਚਾ ਪਿਆਰਾ ਲੱਗਦਾ, ਮੂਲ ਨਾਲੋਂ ਵਿਆਜ ਪਿਆਰਾ ਕਹਿੰਦੇ ਨੇ, ਪੋਤਰੇ 'ਚੋਂ ਤਾਂ ਹੀ ਮੋਹ ਪੋਤਰੇ ਦਾ ਪੋਤਰੀ ਦਾ ਤੁਹਾਨੂੰ ਆਉਂਦਾ, ਉਹਦੇ 'ਚੋਂ ਅਸਲ 'ਚ ਪੁੱਤਰ ਦਿਸਦਾ, ਪੁੱਤਰ ਦਾ ਚਿਹਰਾ ਤਾਂ ਹੀ ਹੈ। ਬੱਚੇ ਤੇ ਹੋਰ ਵੀ ਬੜੇ ਨੇ, ਕਦੇ ਨਹੀਂ ਚੁੱਕਦੇ ਕਿਸੇ ਦੇ, ਕਦੇ ਮੋਹ ਨਹੀਂ ਆਉਂਦਾ, ਪੋਤਰੇ 'ਚੋਂ ਪੁੱਤਰ ਦਿਸਦਾ ਹੈ ਉਹ ਤਾਂ ਪਿਆਰਾ ਲੱਗਦਾ ਹੈ, ਦੋਤਰੇ 'ਚੋਂ ਧੀ ਦਿਸਦੀ ਹੈ ਉਹ ਤਾਂ ਪਿਆਰਾ ਲੱਗਦਾ ਹੈ, ਭਾਣਜੇ 'ਚੋਂ ਭੈਣ ਦਿਸਦੀ ਹੈ, ਭਤੀਜੇ 'ਚੋਂ ਭਰਾ ਦਿਸਦਾ ਹੈ ਤਾਂ ਉਹ ਬੱਚਿਆਂ ਦਾ ਮੋਹ ਆਉਂਦਾ ਹੈ। ਪਰ ਰੱਬ ਦੇ ਪਿਆਰਿਆਂ ਨਾਲ ਤੇ ਰਿਸ਼ਤਾ ਵੀ ਕੋਈ ਨਹੀਂ ਹੁੰਦਾ, ਤਾਂ ਵੀ ਉਹਨਾਂ ਦਾ ਮੋਹ ਆਉਂਦਾ, ਇਹਦਾ ਕੀ ਕਾਰਨ ਹੈ? ਉਹਨਾਂ 'ਚੋਂ ਕੌਣ ਦਿਸਦਾ? ਬੜੇ ਲੋਕ ਹੰਸਾਲੀ ਸਾਹਿਬ ਜਾਂਦੇ ਨੇ, ਉਹਨਾਂ 'ਚੋਂ ਕਿਹਨੂੰ ਵਹਿੰਦੇ? ਉਹ ਰਿਸ਼ਤੇਦਾਰੀ ਹੈ ਕੋਈ ਸਾਡੀ ਸਾਧੂਆਂ ਨਾਲ, ਸਾਡੀ ਰਿਸ਼ਤੇਦਾਰੀ ਹੈ ਨਹੀਂ, ਕਾਹਦੇ ਲਈ ਉਹਨਾਂ ਦਾ ਮੋਹ ਆਉਂਦਾ ਹੈ? ਕਿਉਂਕਿ ਉਹਨਾਂ ਵਿੱਚੋਂ ਰੱਬ ਦਿਸਦਾ ਹੈ। ਸ੍ਰੀ ਅਕਾਲ। ਉਹਨਾਂ ਚੋਂ ਗੁਰੂ ਦਿਸਦਾ ਹੈ, ਗੁਰੂ ਦੇ ਪਿਆਰਿਆਂ ਚੋਂ ਗੁਰੂ ਦਿਸਦਾ ਹੈ, ਗੁਰਸਿੱਖਾਂ ਅੰਦਰ ਸਤਿਗੁਰ ਵਰਤ, ਸਿੱਖਾਂ ਅੰਦਰ ਸਤਿਗੁਰ ਵਰਤ, ਸਿੱਖਾਂ 'ਚ ਹੀ ਗੁਰੂ ਵਰਤਦਾ ਹੈ, ਸਿੱਖਾਂ 'ਚੋਂ ਹੀ ਗੁਰੂ ਨੂੰ ਵੇਖਿਆ ਜਾਂਦਾ ਹੈ। ਮਹਾਰਾਜ ਕਹਿੰਦੇ ਮੈਂ ਸੰਗਤ 'ਚ ਹੀ ਹਾਂ, ਮੈਂ ਸਿੱਖਾਂ 'ਚ ਹੀ ਹਾਂ, ਤਾਂ ਹੀ ਤੇ ਮੋਹ ਆਉਂਦਾ, ਤਾਂ ਹੀ ਤੇ ਖਿੱਚ ਆਉਂਦੀ ਹੈ। ਮੈਂ ਵੇਖਿਆ ਹੈ ਕਦੇ ਕਿਸੇ ਪਿੱਛੇ ਕੋਈ ਨਹੀਂ ਮਰਿਆ, ਪਰ ਬੜੇ ਸਾਧੂਆਂ ਨਾਲ ਤੁਹਾਨੂੰ ਮੈਂ ਪ੍ਰਮਾਣ ਦੇ ਕੇ ਦੱਸ ਸਕਣਾ, ਲੋਕਾਂ ਨੇ ਚਿਖਾ 'ਚ ਛਾਲਾਂ ਮਾਰੀਆਂ ਨੇ, ਪਾਣੀ 'ਚ ਮਰ ਗਏ, ਨਾਲ ਜਲ ਪ੍ਰਵਾਹ ਕੀਤੇ, ਨਾਲ ਹੀ ਛਾਲਾਂ ਮਾਰ ਗਏ, ਨਾਲ ਹੀ ਬੜੇ ਮਰਦੇ ਵੇਖੇ ਨੇ। ਮਹਾਂਪੁਰਖਾਂ ਦਾ ਬਾਹਰ ਸੰਸਕਾਰ ਪਿਆ ਹੁੰਦਾ ਹੈ, ਸੇਵਾਦਾਰ ਅੰਦਰ ਫਾਹ ਲੈ ਰਿਹਾ, ਇਹ ਵੀ ਵੇਖੇ, ਮਰ ਗਏ ਦੋ ਦੋ ਚਿਖਾ 'ਚ ਛਾਲ ਮਾਰਦੇ, ਸੱਤ ਸੱਤ ਵੀ ਮਰਦੇ ਵੇਖੇ, ਸੱਤ ਸੱਤ ਵੀ ਮਗਰ ਹੀ ਇੰਨਾ ਪਿਆਰ ਕਰਦੇ ਨੇ, ਕਿਉਂ? ਕਿਉਂਕਿ ਕੋਈ ਚਲਕਾਰਾ ਪਿਆ ਹੀ ਹੋਣਾ ਆ, ਆਪਾਂ ਤੇ ਉਤੋਂ ਆਪਦਾ ਹੀ ਤੁਰੇ ਫਿਰਨੇ ਆ, ਬਸ ਨਿੰਦਿਆ ਨੂੰ ਹੀ ਲੱਕ ਬੰਨਿਆ, ਆਪਾਂ ਤਾਂ ਸੁਭਾਅ ਹੀ ਸਾਡਾ ਤੇ ਮਰਦਾ ਕੌਣ ਹੈ ਕਿਸੇ ਪਿੱਛੇ ਬਿਨਾਂ ਪ੍ਰੇਮ ਤੋਂ, ਬਿਨਾਂ ਕੁਝ ਵੇਖੇ ਤੋਂ? ਉਹ ਕੁਝ ਚਲਕਾਰਾ ਪਿਆ ਹੋਣਾ ਹੈ, ਖਿੱਚ ਪਈ ਹੋਣੀ ਹੈ, ਇੰਨਾ ਪਿਆਰ ਤੇ ਸੰਗਤੇ ਧਿਆਨ ਦੇਣਾ, ਆਪਾਂ ਇਹ ਗੱਲ ਮੰਨ ਲਓ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੇਖਣ ਵਾਲੇ ਕਹਿੰਦੇ, ਦੁਨੀਆ ਕਹਿੰਦੀ ਬੋਲਦੇ ਨਹੀਂ, ਸੁਣਦੇ ਨਹੀਂ, ਕਾਗਜ਼ ਤੇ ਅੱਖਰ ਨੇ, ਲੱਖ ਲਾਂਤਾਂ ਸਾਡੇ ਤੁਰਿਆਂ ਫਿਰਦਿਆਂ ਦੇ, ਬੋਲਦਿਆਂ ਦੇ, ਸਾਡੇ ਪਿੱਛੇ ਕੌਣ ਮਰਦਾ ਹੈ? ਗੁਰੂ ਗ੍ਰੰਥ ਸਾਹਿਬ ਨੂੰ 300 ਸਾਲ ਤੋਂ ਵੱਧ ਹੋ ਗਿਆ, 303 ਸਾਲ ਗੁਰਗੱਦੀ ਦਿੱਤੀ ਨੂੰ, ਪਰ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਵੀ 303 ਸਾਲਾਂ ਵਿੱਚ ਹਜ਼ਾਰਾਂ ਲੋਕਾਂ ਨੇ ਆਪਣੀਆਂ ਜਾਨਾਂ ਵਾਰੀਆਂ ਨੇ, ਹਜ਼ਾਰਾਂ, ਜਿੰਨੇ ਸ਼ਹੀਦ ਹੋਏ ਆ ਅੱਜ ਤੱਕ, ਜਿੰਨੇ ਸ਼ਹੀਦ 303 ਸਾਲ ਵਿੱਚ ਹੋਏ ਨੇ, ਉਹ ਸਾਰੇ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਨ ਵਾਲੇ ਨੇ, ਬਿਨਾਂ ਏਦਾਂ ਹੀ ਸ਼ਹੀਦ ਹੋ ਗਏ, ਐਵੇਂ ਹੀ ਜਾਨਾਂ ਵਾਰ ਦਿੱਤੀਆਂ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ, ਕਹਿੰਦੇ ਇਹਨੂੰ ਸੋਧਣਾ ਹੈ, ਜੇਲ੍ਹਾਂ 'ਚ ਸੜਦੇ ਨੇ ਹਜ਼ਾਰਾਂ, ਲੱਖਾਂ ਜੇਲ੍ਹਾਂ 'ਚ ਰੁਲਦੇ ਆ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਪਿਆਰ ਬਦਲੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਸਤਿਕਾਰ ਬਦਲੇ। ਬੜੀਆਂ ਬੀਬੀਆਂ ਵਿਧਵਾ ਹੋ ਗਈਆਂ ਨੇ, ਪਤੀ ਜੇਲ੍ਹਾਂ 'ਚ ਰੁਲ ਗਏ, ਪਤੀ ਮਰ ਗਏ, ਉਹ ਖਤਮ ਹੋ ਗਏ, ਸ਼ਹੀਦ ਹੋ ਗਏ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਪਿਆਰ ਬਦਲੇ, ਸਤਿਗੁਰੂ ਨਾਲ ਪਿਆਰ, ਤੇ ਉਹਨਾਂ ਨੇ ਵੇਖਿਆ ਸਾਨੂੰ ਕੁਝ ਨਹੀਂ ਦਿਸਦਾ ਸਾਡੇ, ਕਿਉਂਕਿ ਤੇਰਾ ਵੀ ਕਸੂਰ ਨਹੀਂ, ਰੱਬ ਤੇ ਇੱਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ, ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ, ਸਾਡੇ ਕੋਲ ਉਹ ਅੱਖ ਕਿੱਥੇ ਆ ਪਛਾਣਨ ਵਾਲੀ? ਅਸੀਂ ਤੇ ਬਸ ਗੱਲਾਂ ਬਾਤਾਂ ਵਾਲੀਆਂ, ਲੰਗਰ ਪ੍ਰਸ਼ਾਦਾ ਛਕਿਆ, ਗੇੜੇ ਗੇੜੀਆਂ ਦਿੱਤੀਆਂ ਤੇ ਮੁੜ ਗਏ, ਪਛਾਣਨ ਵਾਲੇ ਤੇ ਉਹ ਹੋਰ ਨੇ, ਸਾਡੇ ਕੋਲ ਉਹ ਅੱਖਾਂ ਕਿੱਥੇ? ਨਾਨਕ ਸੇ ਅੱਖੜੀਆਂ ਵਿਅਨ ਜਿੰਨੀ ਦਸੰਦੋ ਮਾਂ ਫਿਰੀ, ਉਹ ਨੇ ਪਿਆਰ ਕਰਨ ਵਾਲੇ ਪਿਆਰੇ ਗੁਰੂ ਦੇ, ਤੇ ਸਾਧ ਸੰਗਤ ਮਹਾਰਾਜ ਵੱਲ ਟਿਕਟਕੀ ਲਗਾ ਕੇ ਵਹਿੰਦਾ ਹੈ, ਆਂਦਾ ਮਹਾਰਾਜ ਆ ਅੱਖਾਂ ਤੁਹਾਡੇ ਦਰਸ਼ਨ ਕਰ ਕਰ ਨਹੀਂ ਰੱਜਦੀਆਂ, ਕਿਉਂ? ਸੱਚੇ ਪਾਤਸ਼ਾਹ ਦਾਤਾ ਜੀ ਤੇਰੇ ਵਿੱਚੋਂ ਰੱਬ ਦਿਸਦਾ, ਤੇਰੇ ਵਿੱਚੋਂ ਰੱਬ ਦਿਸਦਾ, ਦਾਤਾ ਜੀ ਤੇਰੇ ਵਿੱਚੋਂ ਰੱਬ ਦਿਸਦਾ। ਕਮਾਈ ਜਾਂਦਾ ਹੁਣ ਬੰਨੇ ਵੀ ਲਾ ਕਹਿੰਦਾ ਬੰਨੇ ਲਾ ਤਾ ਤੇ ਚਲੇ ਜਾਓਗੇ ਮਸਾਂ ਤੇ ਆਏ ਹੋ ਮੈਂ ਨਹੀਂ ਜਾਣ ਦੇਣਾ ਉਧਰਲਾ ਕਿਨਾਰਾ ਆ ਗਿਆ ਫੇਰ ਇਧਰ ਮੋੜ ਕੇ ਲੈ ਆਇਆ ਮਾਵਾਂ ਆਕੜ ਗਈਆਂ ਸ਼ਾਮ ਤੱਕ ਵਿੱਚੇ ਹੀ ਘੁਮਾਈ ਗਿਆ ਬਾਹਰ ਨਹੀਂ ਲੈ ਕੇ ਗਿਆ ਥੱਕ ਗਿਆ ਵਿੱਚੇ ਹੀ ਘੁਮਾਉਂਦਾ ਰਿਹਾ ਗੇੜੀਆਂ ਹੀ ਲਈ ਗਿਆ ਕਿਨਾਰੇ ਹੀ ਨਹੀਂ ਲਾਇਆ ਮਹਾਰਾਜ ਨੂੰ ਕਲਗੀਆਂ ਵਾਲੇ ਕਹਿੰਦੇ ਨੇ ਛਾਮ ਪੈ ਗਈ ਹੈ ਉਹ ਹੁਣ ਤੇ ਜਾਣ ਦੇ ਕਹਿੰਦਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਇਹ ਅੱਖੀਆਂ ਕਰਾਂ ਕੀ ਇਹ ਅੱਖੀਆਂ ਅਜੇ ਨਹੀਂ ਰੱਤੀਆਂ ਸਾਡੀਆਂ ਅੱਖਾਂ ਦਾ ਕੀ ਹਾਲ ਹੈ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਸਾਡੀ ਜੀਬ ਨਾ ਰੱਜੀਆਂ ਕਰ ਭੋਗ ਬਲਾਸੇ ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ ਪੀਰ ਮਰੀਦਾਂ ਪਿਰਹੜੀ ਸੱਚੀ ਰਹਿ ਰਾਸੇ ਸਾਡਾ ਹਾਲ ਕੀ ਹੈ ਕਹਿੰਦਾ ਮਹਾਰਾਜ ਛੱਡ ਕੇ ਨਾ ਜਾਓ ਬੇੜੀ ਸ਼ਾਮ ਨੂੰ ਬੰਨੇ ਲਾਈ ਬਾਹਾਂ ਆਕੜ ਗਈਆਂ ਥੱਕ ਗਿਆ ਪਰ ਸਾਰਾ ਦਿਨ ਹੀ ਕਮਾਉਂਦਾ ਰਿਹਾ ਜਦੋਂ ਸ਼ਾਮ ਪਈ ਤੇ ਮਹਾਰਾਜ ਕਹਿੰਦੇ ਲਓ ਬਈ ਮਾਇਆ ਦਾ ਖੁੱਲਾ ਗੱਫਾ ਦੇ ਦਿਓ ਇਹਨੂੰ ਰਜਾ ਦਿਓ ਸੇਵਾਦਾਰਾਂ ਨੂੰ ਕਹਿੰਦੇ ਦਿਓ ਮਾਇਆ ਸੋਨਾ ਅਸ਼ਰਫੀਆਂ ਦੇ ਦਿਓ ਜਦੋਂ ਮਾਇਆ ਲੱਗੇ ਨਾ ਦੇਣ ਕਹਿੰਦਾ ਮਹਾਰਾਜ ਸ਼ਰੀਕ ਭਰਾ ਵਾਂ ਆਪਾਂ ਆਪਸ ਵਿੱਚ ਭਾੜਾ ਲੈਂਦੇ ਚੰਗੇ ਨਹੀਂ ਲੱਗਦੇ ਆਖੋ ਸਤਨਾਮ ਉਹ ਕਲਗੀਆਂ ਵਾਲੇ ਕਹਿੰਦੇ ਆ ਮੈਂ ਪਹਿਲੀ ਵਾਰੀ ਤੈਨੂੰ ਮਿਲਿਆ ਮੈਂ ਤੇਰੀ ਸ਼ਕਲ ਦਾ ਵੀ ਵਾਕਫ ਨਹੀਂ ਤੇ ਤੂੰ ਰਿਸ਼ਤੇਦਾਰੀ ਕਿੱਥੋਂ ਪਾ ਬੈਠਾ ਮੇਰੇ ਨਾਲ ਮੇਰੇ ਨਾਲ ਤੇਰਾ ਰਿਸ਼ਤਾ ਕਦੋਂ ਦਾ ਬਣ ਗਿਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਆਪਣਾ ਦੋਵਾਂ ਦਾ ਕੰਮ ਇੱਕੋ ਹੀ ਹੈ ਫਰਕ ਇਹ ਹੈ ਮੈਂ ਛਾਪੜੀ ਵਾਲਾ ਤੁਸੀਂ ਦੁਕਾਨ ਵਾਲੇ ਹੋ ਮੈਂ ਨਿੱਕੀ ਜੀ ਬੇੜੀ ਵਾਲਾ ਤੁਸੀਂ ਨਾਮ ਦੇ ਜਹਾਜ਼ ਵਾਲੇ ਹੋ ਆਪਾਂ ਭਾੜਾ ਨਹੀਂ ਲੈਣਾ ਅੱਜ ਤੁਸੀਂ ਆਏ ਹੋ ਅੱਜ ਮੈਂ ਪਾਰ ਕੀਤਾ ਹੈ ਜਦੋਂ ਕਦੀ ਮੈਂ ਆਵਾਂਗਾ ਉਦੋਂ ਤੁਸੀਂ ਪਾਰ ਕਰ ਦਿਓ ਬਸ ਸ੍ਰੀ ਅਕਾਲ ਮੈਂ ਹੋਰ ਮੰਗਣਾ ਕੀ ਹੈ ਬਸ ਮੇਰੀ ਤੇ ਆਹੀ ਇੱਛਾ ਹੈ ਮਹਾਰਾਜ ਇੰਨੇ ਖੁਸ਼ ਹੋਏ ਕਹਿੰਦੇ ਓਏ ਗਿਣੋ ਸਿੱਖ ਕਿੰਨੇ ਨੇ ਸਿੰਘ ਕਹਿੰਦੇ ਮਹਾਰਾਜ 21 ਨੇ ਲੈ ਸੁਣ ਸਹੀ ਦਿਆ 21 ਨੇ ਕਹਿੰਦੇ ਮਹਾਰਾਜ 21 ਨੇ ਤੂੰ ਆਪਣੇ ਤਰਨ ਦੀ ਗੱਲ ਕਰਨਾ ਸਤਿਗੁਰੂ ਕਹਿੰਦੇ ਨੇ 21 ਸਿੰਘਾਂ ਨੂੰ ਤੂੰ ਪਾਰ ਲੰਘਾਇਆ ਮੈਂ 21 ਕੁਲਾਂ ਤਾਰੂ ਤੇਰੀਆਂ 21 ਸਿੰਘਾਂ ਨੂੰ ਸਿੰਘ ਮਹਾਰਾਜ ਦੇ ਦਰਸ਼ਨ ਕਰਕੇ ਹੋਵੇ ਸਿਫਤ ਖਸੰਭ ਦੀ ਨੂਰ ਅਰਸੋਂ ਕੁਰਸੋਂ ਚੱਟੀਏ ਤੁਧ ਰਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਮਹਾਰਾਜ ਦੇ ਦਰਸ਼ਨ ਕਰਕੇ ਤਨ ਮਨ ਨਿਹਾਲ ਹੋ ਗਿਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਹੋ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਮਨ ਗਦਗਦ ਹੋ ਗਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਦਾਰ ਕਰਕੇ। ਮਹਾਰਾਜ ਕਹਿੰਦੇ ਉਹ 21 ਕੁਲਾ ਤੇਰੀਆਂ ਤਰਨਗੀਆਂ ਸਹੀਦਿਆ ਖੁਸ਼ ਕੀਤਾ ਮਹਾਰਾਜ ਨੇ ਧੰਨ ਗੁਰੂ ਗੋਬਿੰਦ ਸਿੰਘ ਨੇ ਕਿਰਪਾ ਕੀਤੀ ਪਰ ਉਹਦੀ ਉਹਦੇ ਪ੍ਰੇਮ ਦੇ ਭੁੱਖੇ ਮਹਾਰਾਜ ਸੱਚੇ ਪਾਤਸ਼ਾਹ ਪਿਆਰ ਦੇ ਵੱਜੇ ਸਾਰਾ ਦਿਨ ਬੇੜੀ ਚ ਬੈਠੇ ਰਹੇ ਪਿਆਰ ਦੇ ਵੱਜੇ ਦਰਬਾਰ ਚ ਨਹੀਂ ਉਹਦੀ ਬੇੜੀ ਚ ਹੀ ਸਾਰਾ ਦਿਨ ਬੈਠੇ ਰਹੇ। ਨਾ ਤੂੰ ਆਵੈ ਵਸ ਮੈਂ ਅਰਜ ਕੀਤੀ ਸੀ ਨਾ ਤੂੰ ਆਵੈ ਵਸ ਕਿਤੇ ਸਿਆਣ ਪੈ ਨਾ ਤੂੰ ਆਵੈ ਵਸ ਬਹੁਤਾ ਦੇ ਦਾਨ ਦੇ ਸਭ ਕੋ ਤੇਰੇ ਵਸ ਅਗਮ ਅਗੋਚਰਾ ਤੂੰ ਭਗਤਾਂ ਕੈ ਵਸ ਭਗਤਾਂ ਦਾਨ ਤੇਰਾ ਉਹਤੇ ਪਿਆਰ ਦਾ ਭੁੱਖਾ ਹੈ ਤੇ ਜਦੋਂ ਮਨ ਨਿਰਮਲ ਹੋ ਜਾਏ ਲੋਕ ਤੀਰਥਾਂ ਤੇ ਮਨ ਨਿਰਮਲ ਕਰਨ ਵਾਸਤੇ ਜਾਂਦੇ ਆ ਪਰ ਭਗਤ ਕਬੀਰ ਸਾਹਿਬ ਕਹਿੰਦੇ ਜਦੋਂ ਮਨ ਨਿਰਮਲ ਹੋ ਜਾਏ ਫਿਰ ਤੇ ਰੱਬ ਪਿੱਛੇ ਪਿੱਛੇ ਫਿਰਦਾ ਪਿੱਛੇ ਲੱਗਾ ਜੀ ਰਾਮ ਜੀ ਫਿਰੇ ਪਿੱਛੇ ਲੱਗਾ ਜੀ ਰਾਮ ਜੀ ਫਿਰੇ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਮਨ ਜਦੋਂ ਨਿਰਮਲ ਹੋ ਜਾਏ ਤੇ ਰੱਬ ਫਿਰ ਪਿੱਛੇ ਪਿੱਛੇ ਫਿਰਦਾ ਹੈ ਤੇ ਅਰਜ ਕਰਾਂਗਾ ਸੰਗਤ ਮਿਲੀ ਬੇੜੀ ਚ ਬਹਿਣ ਵਾਲੇ ਜਿਹੜੇ ਸਨ ਉਹਨਾਂ ਦੀ ਸੰਗਤ ਕਰਕੇ ਸਹੀਦੇ ਅੰਦਰ ਲਗਨ ਲੱਗਦੀ ਹੈ ਤੇ ਉਹਦੇ ਪਿਆਰ ਦੇ ਖਿੱਚੇ ਹੋਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਤੋਂ ਚੱਲ ਕੇ ਸਤਲੁਜ ਆ ਕੇ ਉਹਦੀ ਬੇੜੀ ਚ ਸਾਰਾ ਦਿਨ ਬਹਿ ਕੇ ਦਰਸ਼ਨ ਦਿੰਦੇ ਨੇ 21 ਕੁਲਾਂ ਤਾਰਦੇ ਆ ਪਰ ਸਿਰਫ ਉਹ ਬੇੜੀ ਚ ਬਹਿਣ ਵਾਲਿਆਂ ਦੀ ਸੰਗਤ ਕਰਕੇ ਮਨ ਨੂੰ ਰੰਗਤ ਚੜ ਗਈ ਸੀ ਸੰਗਤ ਕਰਕੇ ਹੀ ਮਨ ਦੇ ਉੱਤੇ ਅਸਰ ਹੋਏਗਾ ਇਹਨੂੰ ਜੇ ਜੋੜਨਾ ਹੈ ਤੇ ਗੁਰਮੁਖਾਂ ਦੀ ਸੰਗਤ ਵਿੱਚ ਬਹਿਣ ਦਾ ਸੁਭਾਅ ਬਣਾਈਏ ਤੇ ਮੈਂ ਅਰਜ ਸੰਗਤ ਨੂੰ ਪਹਿਲਾਂ ਵੀ ਕੀਤੀ ਹੈ ਕਿ ਨਮਸਕਾਰ ਕਰਕੇ ਬਾਹਰ ਗੇੜੇ ਦੇ ਟੇਕ ਕੇ ਨਹੀਂ ਮੁੜ ਜਾਣਾ ਲੰਗਰ ਪ੍ਰਸ਼ਾਦ ਪਾਣੀ ਛਕ ਕੇ ਦੀਵਾਨ ਦੇ ਪੂਰੇ ਸਮੇਂ ਵਿੱਚ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਿਆ ਕਰੋ ਤਿੰਨ ਦੀਵਾਨ ਇਸ ਪੰਡਾਲ ਦੇ ਬਾਕੀ ਨੇ ਪਤਾ ਹੀ ਨਹੀਂ ਲੱਗਣਾ ਕਦੋਂ ਲੰਘ ਜਾਣਾ ਸਮਾਂ ਤੇ ਡੇਢ ਦੋ ਮਹੀਨਿਆਂ ਤੋਂ ਤਿਆਰੀਆਂ ਹੋ ਰਹੀਆਂ ਨੇ 15-20 ਦਿਨ ਤੋਂ ਪੰਡਾਲ ਲੱਗ ਰਿਹਾ ਇਹ ਤਿਆਰੀਆਂ ਪਰ ਆ ਦਿਨ ਲੰਘ ਆ ਦੂਜਾ ਲੰਘ ਗਿਆ ਤੀਜਾ ਕੱਲ ਪਰਸੋਂ ਤੇ ਚੌਥੇ ਪਾਸੇ ਲੰਘੇ ਦਾ ਪਤਾ ਹੀ ਨਹੀਂ ਲੱਗਣਾ ਪਰਸੋਂ ਤੇ ਚੌਥੇ ਦੋ ਦਿਨ MH1 ਚੈਨਲ ਤੇ ਲਾਈਵ ਟੈਲੀਕਾਸਟ ਹੋਏਗਾ ਸਾਰੇ ਅਰਦਾਸਾਂ ਕਰਿਓ ਗੁਰਮੁਖਾਂ ਵਾਸਤੇ ਪ੍ਰਬੰਧਕਾਂ ਲਈ ਵੀ ਜਿਨ੍ਹਾਂ ਨੇ ਇਹ ਉਦਮ ਕੀਤਾ ਸਤਿਗੁਰੂ ਉਹਨਾਂ ਦੀ ਹਾਜ਼ਰੀ ਲਾਣ ਮਹਾਰਾਜ ਸਾਹਿਬ ਮਿਹਰ ਕਰਨ ਗੱਜ ਕੇ ਸਾਰੀ ਸੰਗਤ ਬੋਲੋ ਹੁਣ ਗੁਰੂ ਸਤੋਤਰ ਵਿੱਚ ਫਿਰ ਅਰਦਾਸ 'ਚ ਜੁੜੋ ਫਿਰ ਹੁਕਮਨਾਮੇ ਸੁਣਨੇ ਨੇ ਫਿਰ ਗੁਰੂ ਸਾਹਿਬ ਨਿੱਜ ਅਸਥਾਨਾਂ ਵੱਲ ਜਾਣਗੇ ਆਪਾਂ ਫਿਰ ਚੱਲਾਂਗੇ ਸਾਰੀ ਸੰਗਤ ਨੂੰ ਬੇਨਤੀ ਹੈ ਪੂਰੀ ਸਮਾਪਤੀ ਤੋਂ ਬਾਅਦ ਜਾਣਾ ਭਾਈ ਕਾਲ ਨਹੀਂ ਕਰਨੀ ਗੁਰੂ ਗ੍ਰੰਥ ਸਾਹਿਬ ਅੱਗੇ ਅੱਗੇ ਜਾਣਗੇ ਫਿਰ ਸਾਰੀ ਸੰਗਤ ਚਾਲਾ ਪਾਵੇ ਪਹਿਲਾਂ ਨਹੀਂ ਜਾਣਾ ਕਿਸੇ ਨੇ ਉੱਠ ਕੇ ਬਾਕੀ ਇੱਥੇ ਸੀਸੀ ਕੈਮਰੇ ਥਾਂ ਥਾਂ ਤੇ ਲੱਗੇ ਆ ਪੂਰਾ ਪ੍ਰੋਗਰਾਮ ਜਿਹੜਾ ਹੈ ਉਹ ਰਿਕਾਰਡ ਹੁੰਦਾ ਹੈ ਵੇਖੋ ਇਹ ਤਾਂ ਕਰਕੇ ਵੀ ਏਡੇ ਵੱਡੇ ਇਕੱਠ ਵਿੱਚ ਜੇਬ ਕਤਰੇ ਵੀ ਆ ਜਾਂਦੇ ਨੇ ਕਈ ਚੈਨੀਆਂ ਕੱਟਣ ਵਾਲੇ ਵੀ ਆ ਜਾਂਦੇ ਨੇ ਪਰਸ ਮੋਬਾਈਲ ਚੋਰੀ ਕਰਨ ਵਾਲੇ ਜੇ ਕੋਈ ਕਰੇਗਾ ਤੇ ਉਹ ਰਿਕਾਰਡ ਹੋ ਜਾਏਗਾ ਉਹਦਾ ਪਤਾ ਲੱਗ ਜਾਏਗਾ ਬਾਅਦ ਵਿੱਚ ਇਸ ਕਰਕੇ ਇਸ ਗੱਲ ਦਾ ਜੇ ਕੋਈ ਵਿੱਚ ਬੈਠਾ ਹੋਵੇ ਉਹ ਜ਼ਰੂਰ ਖਿਆਲ ਰੱਖੇ ਅਸਲੀ ਕੈਮਰਾ ਤੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਦਾ ਉਹ ਹਮੇਸ਼ਾ ਹੀ ਸਾਰਿਆਂ ਦੇ ਆਲੇ ਦੁਆਲੇ ਹੀ ਲੱਗਿਆ ਹੋਇਆ ਹੈ ਜੋ ਸਤਿਗੁਰਾਂ ਨੇ ਤੇ ਉਹ ਜੇ ਉਹਦਾ ਡਰ ਹੋਵੇ ਫਿਰ ਤੇ ਬੰਦਾ ਚੋਰੀਆਂ ਕਰੇ ਹੀ ਨਾ ਉਹਦੇ ਨਾਲੋਂ ਜ਼ਿਆਦਾ ਲੋਕ ਇਹਨਾਂ ਚੀਜ਼ਾਂ ਤੋਂ ਡਰਦੇ ਆ ਪਰ ਕਰਨ ਵਾਲੇ ਜਿਹੜੇ ਨੇ ਉਹ ਇਹਨਾਂ ਦੀ ਵੀ ਪਰਵਾਹ ਨਹੀਂ ਕਰਦੇ ਜਿਨ੍ਹਾਂ ਨੇ ਇਦਾਂ ਦੇ ਕੰਮ ਕਰਨੇ ਹੁੰਦੇ ਆ ਪਰ ਫਿਰ ਵੀ ਮੈਂ ਬੇਨਤੀ ਕਰਾਂਗਾ ਕਿ ਇਸ ਵਾਸਤੇ ਇਹ ਪੂਰਾ ਪ੍ਰੋਗਰਾਮ ਜਿਹੜਾ ਉਹ ਰਿਕਾਰਡ ਹੁੰਦਾ ਜੇ ਕੋਈ ਇਦਾਂ ਦੀ ਗੱਲ ਕਰੇ ਹਰਕਤ ਕਰੇਗਾ ਗਲਤ ਉਹਦਾ ਪਤਾ ਲੱਗ ਜਾਏਗਾ ਬਾਕੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕੱਲ੍ਹ ਤੇ ਪਰਸੋਂ ਚੌਥੇ ਤਿੰਨੇ ਦਿਨ ਆਪ ਜੀ ਨੇ ਦਰਸ਼ਨ ਦੇਣੇ ਆ ਦੂਸਰੀ ਬੇਨਤੀ ਜਿੱਥੇ ਆਪ ਆਉਣਾ ਹੈ ਉੱਥੇ ਹੋਰਾਂ ਸੰਗਤਾਂ ਨੂੰ ਨਾਲ ਲੈ ਕੇ ਆਉਣਾ ਹੈ ਤੇ ਰਿਸ਼ਤੇਦਾਰਾਂ ਨੂੰ ਸਾਖ ਸੰਬੰਧੀਆਂ ਨੂੰ ਦੂਰ ਰਹਿਣ ਵਾਲਿਆਂ ਨੂੰ ਵੀ ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ ਬੁਲਾਓ ਦੋ ਤਿੰਨ ਦਿਨ ਇੱਥੇ ਰਹਿਣ ਇੱਥੇ ਲੰਗਰ ਪ੍ਰਸ਼ਾਦਾ ਛਕੋ ਜਿਹੜੇ ਰਹਿਣਾ ਚਾਹੁਣਗੇ ਉਹਨਾਂ ਵਾਸਤੇ ਵੀ ਗੁਰਮੁਖਾਂ ਨੇ ਇੰਤਜ਼ਾਮ ਕੀਤਾ ਹੈ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿੱਛੇ ਬਹਿ ਗਏ ਸਨ ਉਹ ਵਾਰੀ ਵਾਰੀ ਸਿਰ ਆ ਕੇ ਨਮਸਕਾਰ ਕਰੋ ਜਿੱਥੇ ਜਗ੍ਹਾ ਮਿਲਦੀ ਹੈ ਪਿਆਰ ਨਾਲ ਬੈਠਣ ਦਾ ਯਤਨ ਕਰੋ ਸਰਵ ਸੰਗਤਾਂ ਸਰਵ ਪ੍ਰਬੰਧਕਾਂ ਦਾ ਧੰਨਵਾਦ ਜਿਹੜੇ ਹੁਣ ਤੱਕ ਨਹੀਂ ਬੋਲੇ ਉਹ ਸਾਰੇ ਗੱਜ ਕੇ ਗੁਰੂ ਸਤੋਤਰ ਵਿੱਚ ਬੋਲੋ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਧੰਨ ਹੈ ਸਾਹਿਬ ਧੰਨ ਹੈ।

ਮਿਲ ਕੇ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ। ਸਿੰਘ ਸੱਜਣ ਲਈ ਪ੍ਰਬੰਧਕਾਂ ਕੋਲ ਨਾਮ ਲਿਖਾਓ। ਭਾਈ ਬਾਹਰ ਸੇਵਾਦਾਰ ਇੱਕ ਦੋ ਕੱਲ ਬੈਠੇ ਹੋਣਗੇ, ਜਿਨ੍ਹਾਂ ਨੇ ਅੰਮ੍ਰਿਤ ਛਕਣ ਨੂੰ ਮਨ ਮੰਨੇ, ਜ਼ਰੂਰ ਇਸ ਮਹਾਨ ਕੁੰਭ ਵਿੱਚ ਗੁਰੂ ਵਾਲੇ ਬਣ ਜਾਓ। ਸੇਵਾ ਸਿਮਰਨ ਦਾ ਕੁੰਭ ਚੱਲ ਰਿਹਾ ਹੈ, ਗੁਰੂ ਵਾਲੇ ਬਣ ਕੇ ਸਤਿਗੁਰੂ ਦੀਆਂ ਦਰ ਘਰ ਦੀਆਂ ਖੁਸ਼ੀਆਂ ਲਓ। ਅੰਮ੍ਰਿਤ 5 ਤਰੀਕ ਨੂੰ ਤਿਆਰ ਹੋਣਾ ਹੈ, ਅੰਮ੍ਰਿਤ ਦਾ ਬਾਟਾ ਜ਼ਰੂਰ ਜ਼ਰੂਰ ਜ਼ਰੂਰ ਤਿਆਰੇ ਕਰੋ। ਗੁਰਮੁਖੋ ਢਿੱਲ ਨਾ ਕਰੋ, ਦਾੜੀਆਂ ਰੱਖੋ, ਕੇਸ ਰੱਖੋ। ਲਾਸਟ ਦੀਵਾਨ ਵਿੱਚ ਗੁਰੂ ਵਾਲੇ ਬਣ ਕੇ ਸਤਿਗੁਰੂ ਦੇ ਧੀਆਂ ਪੁੱਤਰ ਬਣ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਹਾਸਲ ਕਰੀਏ। ਗੱਜ ਕੇ ਸਾਰੀ ਸੰਗਤ ਬੋਲੋ, ਸਤਿਗੁਰੂ ਪਾਣੀ ਪਿਤਾ ਛਕਣ ਵਾਲੇ ਤਿਆਰ ਹੋਣ। ਆ ਦੂਜਾ ਜਿਹੜੇ 3 ਦਿਨ ਰਹਿ ਗਏ ਨੇ, ਸਮਾਗਮ ਚੜ੍ਹਦੀ ਕਲਾ ਨਾਲ ਹੋਵੇ, ਇਹ ਅਸੀਸ ਬਖਸ਼ੋ। ਜੋ ਗੱਜ ਕੇ ਬੁਲਾਵੇ ਗੁਰਬਰ ਅਕਾਲ। ਅਕਾਲ ਤੇ ਤੇ ਖਾਲਸੇ ਦੀ ਹਰ ਮੈਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਖ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੇ ਸਿਫਤ ਖਸਮ ਦੀ ਨੂਰ ਅਰਸੋ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਦੂਤ ਦੁਸ਼ਮਣ ਸਭ ਤੁਝ ਤੇ ਨਿਵਰੇ, ਪ੍ਰਗਟ ਪ੍ਰਤਾਪ ਤੁਮਾਰਾ, ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ। ਦੂਤ ਦੁਸ਼ਮਣ ਸਭ ਤੁਝ ਤੇ ਨਿਵਰ ਹੈ, ਪ੍ਰਗਟ ਪ੍ਰਤਾਪ ਤੁਮਾਰਾ, ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ। ਨਿਰਖ ਤੁਮਰੀ ਔਰ ਹਰ ਨੀਤ, ਮੁਰਾਰ ਸਹਾਏ ਹੋ ਦਾਸ ਕਰ ਗਹਿ ਉਧਰੋ ਮੀਤ, ਰਹਾ ਸੁਣੀ ਬੇਨਤੀ ਠਾਕੁਰ ਮੇਰਾ, ਖਸਮਾਨਾ ਕਰ ਆਪ ਨਾਨਕ, ਆਨੰਦ ਭਏ ਦੁੱਖ ਭਾਗੇ ਸਦਾ ਸਦਾ ਹਰ ਜਾਪ, ਸੁਣੀ ਬੇਨਤੀ ਠਾਕੁਰ ਮੇਰਾ, ਖਸਮਾਨਾ ਕਰ ਆਪ ਨਾਨਕ, ਆਨੰਦ ਭਏ ਦੁੱਖ ਭਾਗੇ ਸਦਾ ਸਦਾ ਹਰ ਜਾਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।